ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਚਰਨ ਜਹਾਜ ਸੇ ਤਿੰਨ ਅਲੰਬ ਹੋ ਪਾਏ ਪਰੋਂ ਤਿੰਨ ਅਲੰਬ ਹੋਂ ਪਾਏ ਪਰੋਂ ਪਾਰ ਸੰਦੇਹ ਬਿਨ ਉਦਦ ਬਿਘਨ ਸਮੁਦਾਏ ਸ੍ਰੀ ਗੁਰ ਚਰਨ ਜਹਾਜ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਹੇ ਪ੍ਰਕਾਸ਼ ਸੇਵਾ ਤੋਂ ਉਪਰੰਤ ਕੋਈ ਸਮਾਂ ਗੁਰਬਾਣੀ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਗੁਰਬਾਣੀ ਦਾ ਕੀਰਤਨ ਹੋਇਆ ਹੈ। ਆਪ ਗੁਰਸਿੱਖ ਸੰਗਤਾਂ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੋਈ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੋਹਣਾ ਸੁੰਦਰ ਇਤਿਹਾਸ ਸਭ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਲਿਖਾਇਆ ਸੁਣਾਇਆ ਉਸੇ ਦਾ ਉਲੱਥਾ ਛੰਦਾਬੰਦੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜਿਸ ਗ੍ਰੰਥ ਦਾ ਨਾਮ ਆਪ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਰੱਖਿਆ ਹੈ। ਉਹ ਗ੍ਰੰਥ ਆਪਾਂ ਪੜ੍ਹਨਾ ਸੁਣਨਾ ਸ਼ੁਰੂ ਕੀਤਾ ਹੈ, ਲੜੀਵਾਰ ਰੂਪ ਵਿੱਚ ਹੀ ਪ੍ਰਸੰਗ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਪ੍ਰਸੰਗ ਸੁਣੀ ਲਿਆ, ਜਿਸ ਤਰ੍ਹਾਂ 999 ਨਦੀਆਂ ਦਾ ਜੋ ਮਾਲਕ ਹੈ ਜਿਹਨੂੰ ਵਰਣ ਦੇਵਤਾ ਜਾਂ ਮੁਸਲਮਾਨ ਖੁਆਜਾ ਕਹਿੰਦੇ ਹਨ, ਵੀ ਇਹਨੂੰ ਆਕਾਸ਼ਵਾਣੀ ਹੋਈ ਪਰਮੇਸ਼ਰ ਵੱਲੋਂ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਦੇ ਉੱਪਰ ਇਸ਼ਨਾਨ ਕਰਨ ਲਈ ਆਉਣ, ਮੇਰੇ ਵੱਲੋਂ ਸੁਨੇਹਾ ਦੇਣਾ ਇੱਕ ਵਾਰੀ ਉਹ ਸੱਚਖੰਡ ਆਉਣ। ਇਸ ਤਰ੍ਹਾਂ ਫਿਰ ਵਰਨ ਦੇਵਤੇ ਨੇ ਜਦੋਂ ਆਪ ਜੀ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਨ ਵਾਸਤੇ ਵੇਈ ਨਦੀ ਉੱਪਰ ਪੁੱਜੇ ਨੇ, ਦਾਤਣ ਕੁਰਲਾ ਕਰਕੇ ਜਦੋਂ ਇਸ਼ਨਾਨ ਕਰਨ ਲੱਗਿਆ ਚੁੱਭੀ ਮਾਰੀ ਹੈ, ਉਸੇ ਵੇਲੇ ਵਰਨ ਦੇਵਤੇ ਨੇ ਆਪ ਜੀ ਦੇ ਚਰਨ ਪਾ ਫੜੇ ਨੇ, ਨਮਸਕਾਰ ਕੀਤੀ ਹੈ। ਵਾਹਿਗੁਰੂ ਦਾ ਸੁਨੇਹਾ ਦਿੱਤਾ ਵੀ ਆਪ ਜੀ ਨੂੰ ਬੁਲਾਇਆ ਹੈ, ਸੋ ਆਪ ਜੀ ਨੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੀ ਉਸੇ ਵੇਲੇ ਆਪ ਜੀ ਸੱਚਖੰਡ ਵਸੈ ਨਿਰੰਕਾਰ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ ਬਾਜੇ ਤੇਰੇ ਨਾਲ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ, ਤੇਰੇ ਰਾਗ ਪ੍ਰੀ ਸੰਕਈਏ ਕੀਤੇ ਤੇਰੇ ਗਾਵਨ ਹਾਰੇ, ਐਸੇ ਦੇਸ਼ ਵਿੱਚ ਪਹੁੰਚ ਗਏ ਨੇ ਜਿਸ ਤਰ੍ਹਾਂ ਇਧਰ ਫਿਰ ਭਾਈ ਭਗੀਰਥ ਜੀ ਨਦੀ ਦੇ ਕਿਨਾਰੇ ਉੱਪਰ ਮਹਾਰਾਜ ਦੇ ਪਾਸਰ ਲਈ ਖੜੋਤਾ ਹੈ, ਉਡੀਕਦਾ ਹੈ, ਜਦੋਂ ਬਾਹਰ ਨਾ ਆਏ ਫਿਰ ਫਿਕਰ ਹੋਇਆ ਪਛਤਾਇਆ, ਦੌੜ ਕੇ ਨਵਾਬ ਦੌਲਤ ਖਾਨ ਕੋਲ ਗਿਆ ਵੀ ਤੁਹਾਡੇ ਜੋ ਮੋਦੀ ਗੁਰੂ ਨਾਨਕ ਸਾਹਿਬ ਜੀ ਉਹ ਇਸ਼ਨਾਨ ਕਰਨ ਵਾਸਤੇ ਗਏ, ਡੁੱਬੀ ਮਾਰੀ ਬੁੜ ਕੇ ਬਾਹਰ ਨਹੀਂ ਆਏ, ਪਤਾ ਨਹੀਂ ਕੀ ਕਾਰਨ ਹੋ ਗਿਆ, ਇਹ ਘੋੜੇ ਉੱਪਰ ਚੜ੍ਹ ਕੇ ਹੋਰ ਮਲਾਹਾਂ ਵਗੈਰਾ ਨੂੰ ਨਾਲ ਲੈ ਕੇ ਬੇਈ ਨਦੀ 'ਤੇ ਆ ਕੇ ਮਹਾਰਾਜ ਦੇ ਸਰੀਰ ਦੀ ਢੂੰਡ ਕਰਵਾਉਣ ਲੱਗਿਆ ਹੈ। ਹੋਰ ਤਾਂ ਜਾਲ ਵਿੱਚ ਮੱਛਰ ਡੁੱਡੂ ਵਗੈਰਾ ਜੀਵ ਜੰਤ ਫਸ ਰਹੇ ਹੈ, ਪਰ ਮਹਾਰਾਜ ਦਾ ਸਰੀਰ ਨਹੀਂ ਆ ਰਿਹਾ ਹੈ। ਅਖੀਰੀ ਸਾਰੇ ਪਛਤਾ ਰਹੇ ਹਨ, ਰੋ ਨਹੇ, ਜੈ ਰਾਮ ਵੀ, ਪਰਮਾਨੰਦ ਵੀ, ਹੋਰ ਜਿੰਨੇ ਗਰੀਬ ਮੰਗਤੇ ਹੈ ਕਿ ਮਹਾਰਾਜ ਸਾਨੂੰ ਖੁੱਲ੍ਹਾ ਦਿੰਦੇ, ਹੁਣ ਸਾਨੂੰ ਕੌਣ ਦਊਗਾ। ਜਿਹੜੇ ਨਿੰਦਕ ਹੈ ਉਹ ਆਪਣਾ ਸੁਭਾਅ ਮੁਤਾਬਕ ਨਿੰਦਿਆ ਕਰਨ ਲੱਗ ਪਏ, ਇਹ ਇਸ ਤਰ੍ਹਾਂ ਲੁਟਾਈ ਪੁਟਾਈ ਜਾਂਦੇ ਸੀ। ਹੁਣ ਇਹਨਾਂ ਨੂੰ ਚਿੰਤਾ ਹੋਈ ਹੈ ਕਿ ਜਦੋਂ ਹਿਸਾਬ ਕਿਤਾਬ ਹੋਇਆ ਘਾਟਾ ਪਊਗਾ, ਨਵਾਬ ਜਿਹੜਾ ਉਹਦਾ ਸੁਭਾਅ ਸਖਤ ਹੈ ਗਲ ਪਊਗਾ, ਸੜਕੇ ਜੇਲ੍ਹ ਵਿੱਚ ਸੁੱਟੂਗਾ। ਇਸ ਕਰਕੇ ਮੋਦੀ ਗੁਰੂ ਨਾਨਕ ਨੇ ਡਰਦਿਆਂ ਹੋਇਆ ਵੀ ਆਪਾਂ ਹੁਣ ਡੁੱਬੀ ਜਾਈਏ, ਇਉਂ ਮਰ ਗਏ, ਖੜਾ ਛਡਾਉਣ ਵਾਸਤੇ ਝਗੜਾ ਪਊਗਾ। ਜੈ ਰਾਮ ਸੁਣ ਕੇ ਪਛਤਾਉਂਦਾ ਹੈ, ਹੋਰ ਵੀ ਪਛਤਾਉਂਦੇ, ਪਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਵੱਡੀ ਭੈਣ ਹੈ ਨਾਨਕੀ ਜੀ, ਇਹਦਾ ਨਿੱਚਾ ਯਕੀਨ ਉਸੇ ਤਰ੍ਹਾਂ ਹੀ ਅਡੋਲ ਹੈ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਪਰਮੇਸ਼ਰ ਤਾਂ ਕਿਤੇ ਮਰਦਾ ਨਹੀਂ ਡੁੱਬਦਾ ਨਹੀਂ ਹੁੰਦਾ ਹੈ। ਭਾਵੇਂ ਜੈ ਰਾਮ ਪਤੀ ਨੂੰ ਵੀ ਸਮਝਾਉਂਦੀ ਹੈ ਵੀ ਉਹ ਇਸ ਤਰ੍ਹਾਂ ਨਹੀਂ ਹੈਗੇ, ਸੁਣ ਕੇ ਚੁੱਪ ਜ਼ਿਆਦਾ ਕਰ ਜਾਂਦਾ ਹੈ। ਕੋਈ ਸਵੇਰ ਤੋਂ ਬਾਅਦ ਫਿਰ ਉਹ ਹਿਸਾਬ ਕਿਤਾਬ ਦੀ ਗੱਲ ਯਾਦ ਆ ਜਾਂਦੀ ਹੈ ਵੀ ਜਦੋਂ ਹੋਇਆ ਤਾਂ ਮੇਰੇ ਗੱਲ ਪਊ ਸਾਰਾ, ਅਤੇ ਮੇਰੇ ਨਾਲ ਪਤਾ ਨਹੀਂ ਕੀ ਹੋਵੇਗੀ। ਫਿਰ ਵਿਚਾਰਾ ਇਹ ਨਿਮੋ ਝੂਣਾ ਜਿਹਾ ਹੋ ਕੇ ਰੋਣ ਪਿੱਟਣ ਲੱਗ ਪੈਂਦਾ ਹੈ, ਘਬਰਾ ਜਾਂਦਾ ਹੈ। ਇਸ ਤਰ੍ਹਾਂ ਜਾਣੀ ਜਿਹੜੇ ਗਰੀਬ ਲੋਕ ਆ ਉਹ ਵੀ ਬਹੁਤ ਪਛਤਾ ਰਹੇ ਵੀ ਬਹੁਤ ਮਾੜਾ ਹੋਇਆ, ਜਿਨ੍ਹਾਂ ਦੇ ਅੱਗੇ ਅਸੀਂ ਜਾ ਕੇ ਜੋ ਚਾਹੀਦਾ ਸੀ ਝੋਲੀ ਅੱਡ ਲੈਂਦੇ ਸੀ, ਉਹ ਖੁੱਲ੍ਹੇ ਹੀ ਗੱਫਾ ਦੇ ਦਿੰਦੇ ਸੀ, ਹੁਣ ਕੌਣ ਵੀ ਸਾਨੂੰ ਦਿਆ ਕਰੂ ਜਾਂ ਗਰੀਬਾਂ ਨੂੰ। ਸੋ ਉਹ ਆਪਣੇ ਘਰੇ ਕਰੀ ਪਛਤਾ ਰਹੇ, ਅਸੋ ਕਰ ਰਹੇ ਹੈ। ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਬੜੇ ਵਿਸਥਾਰ ਨਾਲ ਸਰਵਣ ਕਰ ਲਿਆ ਸੀ। ਜਿਵੇਂ ਅੱਗੇ ਪ੍ਰਸੰਗ ਆ ਰਿਹਾ ਗੁਰੂ ਨਾਨਕ ਸਾਹਿਬ ਜੀ ਜੋ ਵਾਹਿਗੁਰੂ ਦਾ ਉਹ ਸੱਚਖੰਡ ਵਸੈ ਨਿਰੰਕਾਰ ਬੇਗਮਪੁਰਾ ਸ਼ਹਿਰ ਕੋ ਨਾਉ, ਜਿਵੇਂ ਭਗਤ ਰਵਿਦਾਸ ਜੀ ਵੀ ਜਿਸ 'ਤੇ ਉਹ ਸ਼ਹਿਰ ਦਾ ਨਾਮ ਬੇਗਮਪੁਰਾ ਹੈ, ਬੇਗਮਪੁਰਾ ਵੀ ਜਿੱਥੇ ਕੋਈ ਗਮ ਨਹੀਂ ਹੈ, ਸ਼ੋਕ ਨਹੀਂ ਹੈ, ਖੁਸ਼ੀਆਂ ਮੰਗਲ ਚਾਰ ਹੈ। ਰਾਜ ਸ਼ਹਿਰਾਂ ਵਿੱਚ ਤਾਂ ਸ਼ੋਕ ਗਮ ਹੈਗੇ, ਪਿੰਡਾਂ ਵਿੱਚ ਵੀ ਨਗਰਾਂ ਵਿੱਚ ਵੀ, ਵਾਹਿਗੁਰੂ ਦੇ ਸ਼ਹਿਰ ਦੇ ਵਿੱਚ ਕਹਿੰਦੇ ਉਹ ਬੇਗਮ ਹੈ, ਉੱਥੇ ਕੋਈ ਸ਼ੋਕ ਗਮ ਨਹੀਂ। ਇਸ ਤਰ੍ਹਾਂ ਜਾਣੀ ਉਹ ਸੱਚਖੰਡ ਗਏ, ਵਾਹਿਗੁਰੂ ਵੱਲੋਂ ਆਪ ਜੀ ਨੂੰ ਜਿਹੜਾ ਮਹਾਂਮੰਤਰ ਪ੍ਰਾਪਤ ਹੋਇਆ ਅਤੇ ਆਗਿਆ ਹੋਈ ਸੰਸਾਰ ਦੇ ਦੁਖੀ ਜੀਵਾਂ ਨੂੰ ਜਾ ਕੇ ਦ੍ਰਿੜਾਓ, ਉਪਦੇਸ਼ ਦਿਓ, ਜਿਸ ਕਰਕੇ ਇਹਦਾ ਜਾਪ ਅਭਿਆਸ ਕਰਕੇ ਜੀਵ ਦੁੱਖਾਂ ਤੋਂ ਛੁੱਟ ਜਾਣ। ਜਿਸ ਤਰ੍ਹਾਂ ਆਪ ਸੱਚਖੰਡ ਗਏ, ਮਹਾਂਮੰਤਰ ਪ੍ਰਾਪਤ ਹੋਇਆ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਆਉਂਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਚਰਨ ਜਹਾਜ ਸੇ। ਆ ਕਵੀ ਸੰਤੋਖ ਸਿੰਘ ਜੀ ਇਹ ਗੁਰੂ ਕਾ ਇਤਿਹਾਸ ਵਿੱਚ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਸੋ ਸੋਭਾ ਵਾਲੇ ਹੈ, ਉਹਨਾਂ ਦੇ ਜੇ ਚਰਨ ਹਨ ਉਹ ਜਵਾਹਰ ਵਰਗੇ ਮਹਾਨ ਹਨ। ਤਿੰਨ ਅਲੰਬ ਹਾਂ ਪਾਏ, ਉਹਨਾਂ ਚਰਨਾਂ ਦਾ ਮੈਂ ਕਵੀ ਆਸਰਾ ਪਾ ਕੇ, ਪਰੋ ਪਾਰ ਸੰਦੇਹ ਬਿਨ, ਸੋਚੋ ਬਿਨਾਂ ਸੰਸੇ ਤਾਂ ਖਲੇ ਤੋਂ ਮੈਂ ਪਾਰ ਪੈ ਜਾਵਾਂਗਾ, ਪਾਰ ਲੰਘ ਜਾਵਾਂਗਾ। ਉਦਦ ਬਿਘਨ ਸਮੁਦਾਏ, ਕਹਿੰਦੇ ਆ ਬਿਘਨਾਂ ਦਾ ਸਮੁੰਦਰ ਬੜਾ ਭਾਰੀ ਮਹਾਨ ਹੈ, ਭਾਵ ਜਿੰਨੇ ਵਿਘਨ ਹੈ ਬਹੁਤ ਵੱਡੇ ਸਮੁੰਦਰ ਵਾਂਗ ਹੈ। ਇਹ ਸਾਰੇ ਵਿਘਨਾਂ ਤੋਂ ਬਿਨਾਂ ਸੰਸੇ ਤੋਂ ਪਾਰ ਲੰਘ ਜਾਵਾਂਗਾ। ਮਹਾਰਾਜ ਦੇ ਜਿਹੜੇ ਚਰਨ ਹੈ ਜਹਾਜ਼ ਹੈ, ਜਿਵੇਂ ਜਹਾਜ਼ 'ਤੇ ਚੜ੍ਹ ਕੇ ਸੌਖੇ ਲੰਘ ਜਾਈਦਾ, ਵਿਘਨਾਂ ਤੋਂ ਬਚ ਕੇ ਸੰਸਾਰ ਤੋਂ ਪਾਰ ਹੋ ਜਾਈਦਾ, ਮੈਂ ਪਾਰ ਪੈ ਜਾਵਾਂਗਾ। ਸ੍ਰੀ ਬਾਲਾ ਸੰਦੁਰ ਵਾਚ, ਸਵੈਯਾ ਯਾ ਬਿਦਸੋਂ ਸੁਲਤਾਨਪੁਰੇ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਇਤਿਹਾਸ ਸੁਣਾਉਂਦੇ ਆ ਵੀ ਜਿਸ ਤਰ੍ਹਾਂ ਮੈਂ ਕਿਹਾ ਹੈ ਨਾ ਪਹਿਲਾਂ, ਇਸ ਤਰ੍ਹਾਂ ਤਾਂ ਸੁਲਤਾਨਪੁਰ ਦੇ ਵਿੱਚ ਬੜਾ ਰੌਲਾ ਰੱਪਾ ਪੈ ਰਿਹਾ, ਜੈ ਰਾਮ ਰੋ ਰਿਹਾ ਹੈ, ਹੋਰ ਗਰੀਬ ਰੋ ਰਹੇ ਹੈ, ਪਛਤਾ ਰਹੇ ਹਨ। ਪੁਨ ਸ੍ਰੀ ਗੁਰ ਜਾਤ ਭਏ ਪ੍ਰਭ ਪਾਸੇ, ਪੁਨਾ ਗੁਰੂ ਮਹਾਰਾਜ ਜੀ ਜਿਹੜਾ ਪ੍ਰਭੂ ਉਹਦੇ ਕੋਲ ਚਲੇ ਗਏ ਸੱਚਖੰਡ ਵਿੱਚ। ਆਨੰਦ ਕੰਧ ਭਿਖਿਓ ਕਰ ਬੰਦ, ਸਵੇਰੇ ਜੋ ਆਨੰਦ ਦੇ ਬੱਦਲ ਵਾਹਿਗੁਰੂ ਜੀ ਹਨ, ਉਹਨਾਂ ਨੂੰ ਜਦੋਂ ਵੇਖਿਆ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋੜ ਕਨਾ ਕੀਤੇ ਹਨ। ਕਹੀ ਅਬ ਬੰਧਨ ਦੰਡ ਸੰਕਾਸ਼ੀ, ਡੰਡੇ ਬਾਤ ਕਹਿੰਦੇ ਇਸ ਤਰ੍ਹਾਂ ਸਿੱਧਿਆਂ ਪੈ ਕੇ ਆਪ ਜੀ ਨੇ ਮੁਬਾਰਾ ਆਪ ਜੀ ਨੂੰ ਨਮਸਕਾਰ ਹੋਵੇ, ਇਸ ਤਰ੍ਹਾਂ ਕਹੀ ਆਪ ਜੀ ਨੇ ਬਾਣੀ ਕਹੀ ਹੈ, ਜਾਂ ਕਰੀ ਅਬ ਬੰਧਨ ਦੰਡ ਸੰਕਾਸੀ, ਡੰਡੇ ਬਾਤ ਸਿੱਧਿਆਂ ਪੈ ਕੇ ਆਪ ਜੀ ਨੇ ਅਬ ਬੰਧਨ ਸ਼ਰਧੇ ਹਿਰਦੇ ਦੀ ਸ਼ਰਧਾ ਨਾਲ ਨਮਸਕਾਰ ਕੀਤੀ। ਮੰਦਹ ਮੰਦ ਮ੍ਰਿਦੰਗ ਮੁਸਕਾਏ, ਉਧਰ ਵਾਹਿਗੁਰੂ ਯਾਂ ਸੁਣ ਕੇ ਸਹਿ ਸਹਿ ਨਾਲ ਉਹਦੇ ਕੋਮਲ ਨਾਲ ਮੁਸਕਰਾਏ ਹਨ। ਧਿਆਨ ਜੋਗਿੰਦਨ ਕੇ ਨਿਤ ਵਾਸੀ, ਵਾਹਿਗੁਰੂ ਜੀ ਹਮੇਸ਼ਾ ਜੋਗਾ ਵਿਆਸੀਆਂ ਦੇ ਧਿਆਨ ਦੇ ਵਿੱਚ ਵਸਦੇ ਹਨ। ਬੈਨ ਭਨੇ ਗੁਣ ਐਨ ਪਰਮੇਸ਼ੁਰ, ਸਹਿਜ ਸਹਿਜ ਹੌਲੀ ਹੌਲੀ ਹੱਸਦਿਆਂ ਮੁਸਕਰਾਉਂਦਿਆਂ ਪਰਮੇਸ਼ੁਰ ਨੇ ਜੋ ਗੁਣਾਂ ਦੇ ਘਰ ਹੈ ਬਚਨ ਕਹੇ ਗੁਰੂ ਨਾਨਕ ਸਾਹਿਬ ਜੀ ਨੂੰ। ਆਵਹ ਨਾਨਕ ਨਾਮ ਬਿਲਾਸੀ, ਇਹ ਨਾਮ ਦਾ ਵਿਲਾਸ ਆਨੰਦ ਲੈਣ ਵਾਲੇ ਗੁਰੂ ਨਾਨਕ ਸਾਹਿਬ ਜੀ ਆ ਜਾਓ ਆਪ ਜੀ। ਕਾਰਨ ਯਾ ਅਵਤਾਰ ਧਰਿਓ ਭਾਵ, ਆਪ ਦੱਸੋ ਵੀ ਜਿਸ ਕਾਰਨ ਕਰਕੇ ਆਪ ਜੀ ਨੇ ਸੰਸਾਰ ਦੇ ਵਿੱਚ ਅਵਤਾਰ ਧਾਰਿਆ ਹੈ। ਕਾਰਜ ਜਾਏ ਕਰੋ ਅਬ ਸੋ, ਅਸੀਂ ਕਹਿ ਰਹੇ ਹਾਂ ਵੀ ਜਿਸ ਕਾਰਨ ਵਾਸਤੇ ਆਪ ਜੀ ਨੇ ਅਵਤਾਰ ਧਾਰਿਆ, ਹੁਣ ਆਦੂਰੀ ਵਾਰ ਇੱਥੋਂ ਜਾ ਕੇ ਉਹ ਕੰਮ ਨੂੰ ਕਾਰਜ ਨੂੰ ਸ਼ੁਰੂ ਕਰ ਰਹੇ ਹੋ। ਹੈ ਕਲ ਕਾਲ ਕਰਾਲ ਵਿਸਾਲ ਹੈ, ਤੁਸੀਂ ਜਾਣਦੇ ਹੀ ਹੋ ਜਿਹੜਾ ਸਤਿਯੁਗ ਦਾ ਸਮਾਂ ਬਹੁਤ ਭਿਆਨਕ ਹੈ। ਮੰਦਮਤੀ ਮਨ ਮਾਨਵ ਹੋ, ਜਿੰਨੇ ਮਨੁੱਖ ਹੈ ਮਨ ਕਰਕੇ ਸਾਰੇ ਭੈੜੀ ਮਤ ਵਾਲੇ ਇਹ ਹੋਏ ਹੋਏ ਹਨ। ਦੇਵਨ ਪੂਜਤ ਨਾਮ ਤੇ ਬੇਮੁਖ, ਭੈੜੀ ਮਤ ਵਾਲੇ ਜਿਹੜੇ ਲੋਕ ਦੇਵੀ ਦੇਵਤਿਆਂ ਨੂੰ ਪੂਜੀ ਜਾਂਦੇ ਨਾਮ ਜਪਣ ਤੋਂ ਬੇਮੁਖ ਹੈ, ਨਾਮ ਜਪਦੇ ਹੀ ਨਹੀਂ ਹਨ। ਕੇਵਲ ਪਾਪ ਪਰਾਇਣ ਜੋ, ਜਿੰਨੇ ਸਾਰੇ ਜੀਵ ਹੈ ਮਨੁੱਖ ਸਿਰਫ ਕਹਿੰਦੇ ਪਾਪਾਂ ਦੇ ਆਸਰਤ ਹੋ ਗਏ, ਬਹੁਤ ਵੱਡੇ ਪਾਪ ਹੀ ਕਰੀ ਜਾ ਰਹੇ ਹਨ। ਭਾਉ ਭਲੇ ਭਗਤੀ ਪ੍ਰਗਟਾਵ, ਤੁਸੀਂ ਜਾ ਕੇ ਚੰਗੀ ਤਰ੍ਹਾਂ ਵਾਹਿਗੁਰੂ ਦਾ ਪ੍ਰੇਮ ਤੇ ਭਗਤੀ ਨੂੰ ਪ੍ਰਗਟ ਕਰੋ। ਭਾਰ ਧਰਾ ਭਰਪੂਰ ਬਿਗੋ, ਧਰਤੀ ਔਰ ਪਾਪਾਂ ਦਾ ਭਾਰ ਪਿਆ ਹੋਇਆ ਬਹੁਤ, ਉਹਨੂੰ ਬਿਗੋ ਕੀਏ ਦੂਰ ਕਰੋ ਨਾਸ ਕਰੋ। ਜਾਤ ਅਪਾਰ ਨਿਰੈ ਨਰ ਕੂਰ, ਕਿਉਂਕਿ ਜਿੰਨੇ ਝੂਠ ਲੋ ਬੋਲਣ ਵਾਲੇ ਝੂਠੇ ਲੋਕ ਹੈ ਬੇਅੰਤ ਬੇਅੰਤ ਨਰਕਾਂ ਨੂੰ ਜਾ ਰਹੇ ਹਨ। ਨਹੀਂ ਸੁਖ ਮੂਰਖ ਮੂਰਖ ਭਾਗੇ, ਉਹਨਾਂ ਨੂੰ ਕਹਿੰਦੇ ਮੂਲਾ ਹੀ ਸੁਖ ਨਹੀਂ ਹੈ, ਇਸੇ ਤਾਂ ਕਮੂਰ ਜਿਹੜਾ ਖੋਟਾ ਮੁੱਢ ਹੈ ਭਾਵ ਜਦੋਂ ਮੁੱਢ ਤੋਂ ਹੀ ਪਹਿਲਾਂ ਤੋਂ ਹੀ ਖੋਟੇ ਭਾਗਾਂ ਵਾਲੇ ਹੋਰ ਹੀ ਪਾਸੇ ਜਾ ਰਹੇ ਹੈ, ਸੁਰ ਸੰਭਲਦਿਆਂ ਸਾਰੀ ਮਾੜੇ ਪਾਸੇ ਜਾ ਰਹੇ ਹਨ। ਪੰਥ ਤਿਆਗ ਕੁਪੰਥ ਪਰੇ, ਜਿਹੜਾ ਭਾਵ ਭਗਤੀ ਵਾਲਾ ਰਸਤਾ ਨੂੰ ਛੱਡ ਕੇ ਦੇਵੀ ਦੋਬਰਿਆਂ ਨੂੰ ਮੰਨਣਾ, ਬੁੜੀਆਂ ਬਟਾਂ ਨੂੰ ਮੱਥੇ ਟੇਕਣੇ, ਇਹ ਖੋਟੇ ਰਸਤੇ ਪਏ ਹੋਏ ਹੈ ਲੋਕ। ਸਭ ਲੰਪਟ ਦੰਭ ਅਰੰਭਤ ਪਾਗੇ, ਸਾਰੇ ਵਿਸ਼ਿਆਂ ਵਿੱਚ ਫਸ ਰਹੇ ਹੈ, ਦੰਭ ਅਰੰਭ ਅਤੇ ਪਗਠਾਂਗ ਅਰੰਭਤ ਕੀ ਅਰੰਭ ਤੋਂ ਜਨਮ ਸਾਰ ਜਨਮ ਤੋਂ ਹੀ ਲੈ ਕੇ ਸਾਰੇ ਪਾਗੇ ਕੀ ਹੈ ਖਚਤ ਪਚਤ ਹੋਏ ਪਏ ਫਸੇ ਪਏ ਆ ਪਖੰਡ ਵਿੱਚ, ਆਰੰਭ ਤੋਂ ਹੀ ਸੁਰ ਸੰਭਲੀ ਪਖੰਡ ਵਿੱਚ ਫਸ ਗਏ ਹੈ। ਨਾਮਹਿ ਕੀ ਸਿਫਤੀ ਪ੍ਰਕਾਸ਼ਾ ਹੋ, ਤੁਸੀਂ ਕਹਿੰਦੇ ਵਾਹਿਗੁਰੂ ਨਾਮ ਦੀ ਜਿਹੜੀ ਸਿਫਤ ਪ੍ਰਗਟ ਕਰੋ ਹਰ ਪਾਸੇ, ਨਾਸ਼ ਪਖੰਡ ਕਰੋ ਜਿਹ ਲਾਗੇ, ਜਿਸ ਪਖੰਡ ਵਿੱਚ ਜੀਵ ਕਹਿੰਦੇ ਲੱਗੇ ਪਏ ਹੈ ਤੁਸੀਂ ਕਹਿੰਦੇ ਹੋ ਪਖੰਡ ਦੂਰ ਕਰੋ ਹੁਣ ਜਾ ਕੇ। ਸ੍ਰੀ ਗੁਰੂ ਜੀ ਸੁਣ ਬੈਨ ਭਨੇ, ਇਸ ਤਰ੍ਹਾਂ ਵਾਹਿਗੁਰੂ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਮੁਖੋਂ ਬਚਨ ਕਹੇ। ਸ੍ਰੀ ਰਾਗ ਵਿਖੇ ਹੀਰਾ ਅਨੁਰਾਗੇ, ਸ੍ਰੀ ਰਾਗ ਦੇ ਵਿੱਚ ਹਿਰਦੇ ਵਿੱਚ ਪ੍ਰੇਮ ਆਇਆ ਹੈ, ਪ੍ਰੇਮ ਵਿੱਚ ਆ ਕੇ ਸ੍ਰੀ ਰਾਗ ਵਿੱਚ ਆਪ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਜਾਣੇ, ਇਸ ਤਰ੍ਹਾਂ ਬਾਣੀ ਉਚਾਰਨ ਕੀਤੀ, ਕਿਉਂਕਿ ਵਾਹਿਗੁਰੂ ਨੇ ਕਿਹਾ ਸੀ ਉਹ ਨਾਮ ਦਾ ਆਨੰਦ ਲੈਣ ਵਾਲੇ, ਜਿਸ ਕਰਕੇ ਨਾਮ ਦੀ ਮਹਿਮਾ ਆਪ ਜੀ ਨੇ ਸ਼ਬਦ ਵਿੱਚ ਕਹੀ। ਸ੍ਰੀ ਮੁੱਖ ਵਾਕ ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ। ਪਰਮੇਸ਼ਰ ਵਾਹਿਗੁਰੂ ਜੇ ਭਲਾ ਸੌ ਸਾਲ ਤੋਂ ਬਗੈਰ ਕਰੋੜਾਂ ਹੀ ਕਰੋੜਾਂ ਵਰ੍ਹੇ ਦੀ ਮੇਰੀ ਉਮਰ ਹੋ ਜਾਵੇ, ਭਾਵ ਕਰੋੜਾਂ ਵਰਿਆਂ ਦੀ ਲੰਮੀ ਉਮਰ ਹੋ ਜਾਵੇ ਮੇਰੀ। ਪਵਨ ਪੀਣ ਅਪਿਆਓ, ਇਹੋ ਜਿੰਨਾ ਚਿਰ ਕਰੋੜਾਂ ਵਰਿਆਂ ਦੀ ਉਮਰ ਹੈ ਉਹਦੇ ਵਿੱਚ ਜਿਹੜੀ ਕੋਈ ਪੌਣ ਹੈ ਹਵਾ ਹੈ ਉਹਦਾ ਜਿਹੜਾ ਪੀਣਾ ਹੋਵੇ, ਪਾਣੀ ਦਾ ਪੀਣਾ ਹੋ ਜਾਏ ਅਤੇ ਜਿਹੜੀ ਹਵਾ ਹੈ ਉਹੀ ਮੇਰਾ ਅਪਿਆਓ ਕੇ ਭੋਜਨ ਹੋਵੇ, ਭਾਵ ਹਵਾ ਹੀ ਖਾਵਾਂ ਤੇ ਹਵਾ ਹੀ ਪਾਣੀ ਵੰਗੀ ਮੈਂ ਪੀਵਾਂ। ਚੰਦ ਸੂਰਜ ਦੋਏ ਗੁਫਾ ਨ ਦੇਖਾ, ਚੰਦਰਮਾ ਤੇ ਸੂਰਜ ਜਿਹੜੀ ਆ ਐਸੀ ਤੰਗ ਗੁਫਾ ਮੈਂ ਜਾ ਕੇ ਬੈਠਾ ਤੇ ਉਹਨਾਂ ਦੋਹਾਂ ਚੰਦਰਮਾ ਨੂੰ ਮੈਂ ਦੇਖ ਰਹੀ ਨਾ ਗੁਫਾ ਵਿੱਚ। ਸੁਪਨੇ ਸੌਣ ਨ ਥਾਓ, ਗੁਫਾ ਇੰਨੀ ਤੰਗ ਹੋਵੇ ਕਹਿੰਦੇ ਸੁਪਨੇ ਮਾਤਰ ਵੀ ਉਹਦੇ ਵਿੱਚ ਸੌਣ ਨੂੰ ਜਗ੍ਹਾ ਨਾ ਹੋਵੇ, ਸੁਪਨੇ ਵਿੱਚ ਵੀ ਮੈਂ ਸੌ ਨਾ ਸਕਾਂ, ਐਸੀ ਤੰਗ ਜਗ੍ਹਾ ਹੋਵੇ, ਜਾਗਦਿਆਂ ਤਾਂ ਕੀ ਆਉਣੀ ਹੈ ਨੀਂਦ। ਹੁਣ ਸੁਪਨਾ ਸੁਪਨੇ ਮਾਤਰ ਵੀ ਉਹਦੇ ਵਿੱਚ ਤੁਹਾਨੂੰ ਥਾਂ ਨਾ ਹੋਵੇ, ਭੀ ਤੇਰੀ ਕੀਮਤ ਨਾ ਪਵੇ। ਇਸ ਨਾਮ ਪ੍ਰਾਪਤ ਨਾਮ ਕਰਕੇ ਤੂੰ ਪ੍ਰਾਪਤ ਹੁੰਦਾ ਹੈ ਇਹ ਪਰਮੇਸ਼ੁਰ, ਫਿਰ ਵੀ ਤੇਰੇ ਨਾਮ ਦੀ ਜਿਹੜੀ ਕੀਮਤ ਨਹੀਂ ਪੈ ਸਕਦੀ, ਤੇਰਾ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਹੈ। ਹੋ ਕੇਵਡ ਆਖਾ ਇਸ ਨਾਓ ਕਰਕੇ ਹੇ ਪਰਮੇਸ਼ਰ ਮੈਂ ਆਪ ਜੀ ਦਾ ਨਾਮ ਕਿਤਨਾ ਕੁ ਵੱਡਾ ਆਖਾਂ, ਔਰ ਜਿਤਨਾ ਆਪ ਹੈ ਮਹਾਨ ਉਤਨਾ ਵੱਡਾ ਹੀ ਤੁਹਾਡਾ ਨਾਮ ਵੀ ਮਹਾਨ ਹੈ। ਸਾਚਾ ਨਿਰੰਕਾਰ ਨਿਜ ਥਾਏ, ਜੋ ਸੱਚਾ ਨਿਰਾਕਾਰ ਸਰੂਪ ਹੈ ਆਪਣੇ ਨਿਜ ਥਾਏ ਆਪਣੇ ਸਵੈ ਸਰੂਪ ਵਿੱਚ ਹੀ ਸਥਿਤ ਹੈ ਹਮੇਸ਼ਾ। ਸੁਣ ਸੁਣ ਆਖਣ ਆਖਣ, ਇਸ ਤਰ੍ਹਾਂ ਸੁਣ ਜਿਹੜੀ ਸ਼ਰਧਾ ਤੇ ਵਿਚਾਰ ਰੂਪੀ ਕੰਨਾਂ ਰਾਹੀਂ ਸਰਵਣ ਕਰਕੇ ਆਖਣ ਕੀਏ ਮੁਖ ਦੁਆਰਾ ਆਖਣਾ ਕਰੀਏ ਜਾਂ ਆਖਣ ਅਖਿਆਣਾਂ ਦੁਆਰਾ, ਕਈ ਤਰ੍ਹਾਂ ਦੇ ਜਿਹੜੇ ਅਖਿਆਣ ਪ੍ਰਸੰਗ ਆ ਉਹਦਾ ਦੁਆਰਾ ਵੀ ਆਖਣਾ ਕਰੀਏ ਕਥਨ ਕਰੀਏ। ਜੇ ਭਾਵੈ ਕਰੇ ਤਮਾਏ, ਆਪ ਜੀ ਨੂੰ ਚੰਗਾ ਲੱਗੇ ਤਾਂ ਫਿਰ ਸਾਡੇ ਤਾਰਨ ਦੀ ਮਾਰਾ ਪਾ ਲੰਘਾਉਣ ਦੀ ਤੂੰ ਤੁਮਾਏ ਕੀ ਇੱਛਾ ਕਰੇਗਾ। ਰਹਾਉ ਕੁੱਸਾ ਕਟਿਆ ਵਾਰ ਵਾਰ, ਕੁੱਸਾ ਕੀ ਦਬ ਹੁੰਦੀ ਹੈ, ਇਸ ਤਰ੍ਹਾਂ ਜਿਹੜਾ ਉਹ ਕੁੱਸਾ ਨੂੰ ਕਹਾਉਣ ਦਾ ਵੀ ਹੁੰਦਾ, ਕੁੱਸਾ ਨੂੰ ਦਬਦਾ ਵੀ ਹੁੰਦਾ ਹੈ। ਜਿਵੇਂ ਦਬ ਨੂੰ ਕੱਟਿਆ ਜਾਵੇ ਉਹ ਕਹਿੰਦੇ ਦਬੂੰ ਵਾਰ ਵਾਰ ਆਪਣੇ ਆਪ ਨੂੰ ਘਟਾ ਲਈਏ ਵਡਾ ਲਈਏ, ਜਾਂ ਜਿਹੜਾ ਕਾਂਸੀ ਵਿੱਚ ਜਾ ਕੇ ਕਰਵਤ ਲੈਣਾ ਹੈ ਅਤੇ ਉਹਦੇ ਨਾਲ ਵੀ ਵਾਰ ਵਾਰ ਘਟਾ ਕੇ ਕੁੱਸਾ ਕੀਏ ਕੁਹਾ ਲਈਏ ਆਪਣੇ ਆਪ ਨੂੰ, ਕਾਂਸੀ ਕਰਵਤ ਨਾਲ ਵਾਰ ਵਾਰ ਕਟਾ ਕੇ ਕੁਹਾ ਲਈਏ, ਕਟਵਾ ਲਈਏ ਵੜਾ ਲਈਏ ਕੁਹਾ ਲਈਏ। ਪੀਸਣ ਪੀਸਾ ਪਾਏ, ਇਸੇ ਤਰ੍ਹਾਂ ਪੀਸਣ ਨੂੰ ਚੱਕੀ ਦਾ ਚੱਕੀ ਵਿੱਚ ਪੀਸਣ ਪਾਉਣਾ, ਪੀਸਣਾ ਪਾਈਏ ਆਪਣਾ ਆਪ ਨੂੰ। ਆਹ ਜਿਹੜੇ ਹਿਮਾਲੇ ਵਿੱਚ ਜਾ ਕੇ, ਇਹ ਹਿਮਾਲਾ ਪਹਾੜ ਇੱਕ ਚੱਕੀ ਵਾਂਗ, ਇਹਦੇ ਵਿੱਚ ਜਾ ਕੇ ਜਿਹੜਾ ਸਰੀਰ ਨੂੰ ਗਾਲ ਦੇਣਾ ਹੈ, ਪਾਂਡਵਾਂ ਨੇ ਜਾ ਕੇ ਹਿਮਾਲੇ ਪਹਾੜ ਵਿੱਚ ਸਰੀਰ ਗਾਲ ਦਿੱਤਾ ਸੀ, ਹਿਮਾਲੇ ਪਹਾੜ ਰੂਪੀ ਚੱਕੀ ਵੀ ਜਾ ਕੇ ਆਪਣੇ ਆਪ ਨੂੰ ਗਲ ਨੂੰ ਪੀਸਣਾ ਪਾਈਏ। ਅੱਗੀ ਸੇਤੀ ਜਾਲੀਆ, ਅੱਗ ਦੇ ਨਾਲ ਆਪਣੇ ਆਪ ਨੂੰ ਜਾਲ ਦਈਏ, ਮਚਾ ਦਈਏ, ਦਗਦ ਕਰ ਦਈਏ। ਭਸਮ ਸੇਤੀ ਰਲ ਜਾਓ, ਭਸਮ ਸਵਾਹ ਦੇ ਨਾਲ ਹੀ ਰਲ ਮਿਲ ਜਾਈਏ, ਸਵਾਹੀ ਬਣ ਜਾਈਏ ਸਾੜ ਕੇ ਆਪਣੇ ਆਪ ਨੂੰ। ਭੀ ਤੇਰੀ ਕੀਮਤ ਨਾ ਪਵੇ, ਕੁਰਬਾਨੀ ਕਰਨ ਦੇ ਬਾਅਦ ਵੀ ਹੇ ਪਰਮੇਸ਼ਰ ਜਿਸ ਨਾਮ ਕਰਕੇ ਤੂੰ ਪ੍ਰਾਪਤ ਹੁੰਦਾ ਹੈ, ਤਾਕਤ ਆਉਂਦੀ ਇਤਨੀ ਮਹਾਨ, ਉਹ ਤੇਰੇ ਨਾਮ ਦੀ ਕੀਮਤ ਫਿਰ ਵੀ ਪੈ ਨਹੀਂ ਸਕਦੀ ਹੈ। ਹੋ ਕੇਵਡ ਆਖਾ ਨਾਓ, ਇਸ ਕਰਕੇ ਮੈਂ ਆਪ ਜੀ ਦੇ ਨਾਮ ਨੂੰ ਕਿਤਨਾ ਕੁ ਵੱਡਾ ਆਖਾਂ, ਇਹੋ ਜੇ ਆਪ ਮਹਾਨ ਹੋਏ ਜਾਂ ਆਪ ਜੀ ਦਾ ਨਾਮ ਵੀ ਮਹਾਨ ਹੈ। ਪੰਖੀ ਹੋਏ ਕਾ ਜੇ ਪਵਾ, ਹੇ ਪਰਮੇਸ਼ਰ ਜੇ ਭਲਾ ਇੰਨੀ ਸ਼ਕਤੀ ਹੋ ਜਾਏ ਪੰਖੀਆਂ ਨੂੰ ਪੰਛੀ ਹੋ ਕੇ, ਜੇ ਕਹਿੰਦੇ ਮੈਂ ਪਵਾਂ ਕੀ ਫਿਰਨ ਲਗਵਾਵਾਂ। ਸਹਿ ਅਸਮਾਨੀ ਜਾਓ, ਇਸ ਤਰ੍ਹਾਂ ਕਹਿੰਦੇ ਉੱਡਦਾ ਹੋਇਆ ਸੈਂਕੜੇ ਅਸਮਾਨਾਂ ਵਿੱਚ ਚਲਾ ਜਾਵਾਂ, ਸੈਂਕੜੇ ਆਕਾਸ਼ਾਂ ਵਿੱਚ ਘੁੰਮਿਆਵਾਂ, ਉਡਾਰੀਆਂ ਲਾਇਆਵਾਂ। ਨਦਰੀ ਕਿਸੈ ਨਾ ਆਵੂ, ਇੰਨਾ ਉੱਚਾ ਆਕਾਸ਼ ਵਿੱਚ ਚੜ ਜਾਵਾਂ, ਉਡਾਰੀ ਮਾਰ ਕੇ ਕਿਸੇ ਦੀ ਨਿਗਾਹ ਵਿੱਚ ਮੈਂ ਦਿਸਣ ਵਿੱਚ ਨਾ ਆਉਣਾ ਕਰਾਂ, ਨਾ ਕਿਛ ਪੀਆ ਨਾ ਖਾਓ, ਐਸੀ ਉਡਾਰੀ ਉੱਚੀ ਮਾਰਾਂ ਧਰਤੀ ਤੇ ਨਾ ਆ ਕੇ ਕੁਝ ਖਾਵਾਂ ਤੇ ਨਾ ਕੋਈ ਪੀਣਾ ਕਰਾਂ ਪਾਣੀ ਆਦਿਕ। ਪੀ ਤੇਰੀ ਕੀਮਤ ਨਾ ਪਵੇ, ਪਰਮੇਸ਼ਰ ਫੇਰ ਵੀ ਤੇਰੀ ਜਿਹੜੀ ਕੀਮਤ ਹੈ ਤੇਰਾ ਮੁੱਲ ਹੈ ਉਹ ਪੈ ਨਹੀਂ ਸਕਦਾ ਮੇਰੇ ਪਾਸੋਂ। ਹੋ ਕੇਵਡ ਆਖਾ ਨਾਓ, ਆਪ ਜੀ ਦਾ ਜਿਹੜਾ ਨਾਮ ਹੈ ਉਹਨੂੰ ਕਿਤਨਾ ਕੁ ਵੱਡਾ ਆਖਾਂ, ਜੈਸੇ ਆਪ ਉਸੇ ਤਰ੍ਹਾਂ ਆਪ ਜੀ ਦਾ ਨਾਮ ਵੀ ਮਹਾਨ ਹੈ। ਨਾਨਕ ਕਾਗਜ਼ ਲਖਮਣ, ਮਹਾਰਾਜ ਕਹਿੰਦੇ ਜੇ ਲੱਖਾਂ ਮਣਾ ਕਾਗਜ਼ ਹੋਵੇ ਫਿਰ ਪੁਰਾਣ ਸ਼ਾਸਤਰਾਂ ਦਾ, ਪੜ੍ਹ ਪੜ੍ਹ ਕੀਚੈ ਭਾਓ, ਮੈਂ ਚੰਗੀ ਤਰ੍ਹਾਂ ਪੜ੍ਹ ਪੜ੍ਹ ਕੇ ਉਹਦਾ ਜਿਹੜਾ ਕੋਈ ਭਾਵ ਹੈ ਸਿਧਾਂਤ ਹੈ ਉਹਨੂੰ ਕੱਢ ਲੈਣਾ ਕਰੀਏ, ਸਿਧਾਂਤ ਨਿਸ਼ਚੇ ਕਰ ਲਈਏ, ਜਾਂ ਇਸੇ ਤਰ੍ਹਾਂ ਉਹਨਾਂ ਨੂੰ ਕਹਿੰਦੇ ਭਾਓ ਪ੍ਰੇਮ ਦੇ ਨਾਲ ਪੜ੍ਹ ਪੜ੍ਹ ਕੇ ਉਹਦਾ ਭਾਵ ਅਰਥ ਕੱਢ ਲਈਏ। ਮਸੂ ਟੋਟ ਨ ਆਵਈ ਤੇ ਇਤਨਾ ਕਹਿੰਦੇ ਲਿਖਣ ਲੱਗੀਏ ਜਿਹੜੀ ਸ਼ਾਹੀ ਆ ਉਹਦੀ ਕੋਈ ਘਾਟ ਨਾ ਆਵੇ। ਲਿਖਣ ਪੌਣ ਚਲਾਓ ਜਿਹੜੀ ਕਲਮ ਹੈ ਉਹ ਕਹਿੰਦੇ ਜਿਵੇਂ ਪੌਣ ਚਲਦੀ ਹੁੰਦੀ ਹੈ ਹਵਾ ਵਾਂਗੂ ਕਲਮ ਨੂੰ ਚਲਾਈਏ ਤੇ ਧਰਤੀ ਹੋਵੇ ਕਾਗਜ਼ ਵਾਂਗ ਉਹਦੇ ਤੇ ਤੇਰੇ ਸੰਬੰਧ ਵਿੱਚ ਕਲਮ ਨਾਲ ਹਵਾ ਵਾਂਗ ਲਿਖਣ ਲੱਗ ਜਾਈਏ। ਹਵਾ ਵਾਂਗ ਕਲਮ ਚੱਲੇ ਤੇਜ ਲਿਖਣ ਲਈ ਭੀ ਤੇਰੀ ਕੀਮਤ ਨਾ ਪਵੇ। ਪਰਮੇਸ਼ਰ ਫੇਰ ਵੀ ਆਪਦੀ ਜਿਹੜੀ ਕੀਮਤ ਪੈ ਨਹੀਂ ਸਕਦੀ ਹੈ। ਹੋ ਕੇਵਡ ਆਖਾ ਨਾਉ ਆਪਦਾ ਨਾਮ ਹੈ ਕਿੱਡਾ ਕਾਖਾ ਆਪਦਾ ਨਾਮ ਵੀ ਮਹਾਨ ਹੀ ਹੈ। ਦੋਹਰਾ ਪਾਰ ਬ੍ਰਹਮ ਬਿਗਸੇ ਸੁਨਤ ਇਸ ਤਰ੍ਹਾਂ ਇਹ ਸ਼ਬਦ ਜਦੋਂ ਆਪ ਜੀ ਨੇ ਸਨਮ ਖੜਿਆ ਹੋ ਕੇ ਉਚਾਰਿਆ ਵਾਹਿਗੁਰੂ ਪਰਾਰੂ ਬ੍ਰਹਮ ਵਿਆਪਕ ਰੂਪ ਜੀ ਸੁਣ ਕੇ ਖਿੜਕੜਾ ਕੇ ਹੱਸੇ ਹਨ। ਮੰਤਰ ਦੀਨ ਗੁਰ ਹੋਏ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਮੰਤਰ ਦਿੱਤਾ ਗੁਰੂ ਹੋ ਕੇ ਸ੍ਰੀ ਨਾਨਕ ਧਾਰਨ ਕਰਿਓ। ਉਹ ਜਿਹੜਾ ਮੰਤਰ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਸੁਣ ਕੇ ਧਾਰਨ ਕਰ ਲਿਆ ਮਨ ਵਿੱਚ ਬਸਾ ਲਿਆ। ਵਰਨ ਸੁਣਾਵੋ ਸੋਏ ਕਹਿੰਦੇ ਜੋ ਵਾਹਿਗੁਰੂ ਨੇ ਮੰਤਰ ਮਹਾਂਮੰਤਰ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਬਖਸ਼ਿਆ ਸੀ ਇੱਥੇ ਵੀ ਮੈਂ ਸੁਣਾਉਂ ਕਹਿੰਦੇ ਕਥਨ ਕਰਕੇ ਕਹਿ ਕੇ ਸੁਣਾਉਣਾ ਹਾਂ। ਸੁਣੋ ਮੰਤਰ ਕਿਹੜਾ ਬਖਸ਼ਿਆ ਸੀ। ਅਥ ਮੰਤਰ ਇੱਕ ਓਅੰਕਾਰ ਸਤ ਨਾਮ। ਹਾਂ ਇਹ ਮੰਤਰ ਬਖਸ਼ਿਆ ਨੂੰ ਮਹਾਂਮੰਤਰ ਕਿਹਾ ਜਾਂਦਾ ਹੈ। ਇੱਕ ਜੋ ਅਦਵੈਤ ਰੂਪ ਹੈ ਉਹ ਮੰਗਲ ਸਰੂਪ ਹੈ ਸਰਵ ਕਾ ਰਖ ਸਭ ਕਾ ਪ੍ਰਕਾਸ਼ਕ ਹੈ। ਸਤ ਇਹਨਾਂ ਸਮਿਆਂ ਵਿੱਚ ਜੋ ਨਾਸ ਹੋਣ ਵਾਲਾ ਨਹੀਂ ਹੈ। ਨਾਮ ਸਾਰੇ ਪ੍ਰਸਿੱਧ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਸਾਰੀ ਸ੍ਰਿਸ਼ਟੀ ਵਿੱਚ ਪੁਰਖ ਵਿਆਪਿਆ ਹੈ ਵਿਆਪਕ ਹੈ। ਨਿਰਭਉ ਨਿਰਵੈਰ ਫਿਰ ਉਹ ਨਿਰਭਉ ਡਰ ਤੋਂ ਰਹਿਤ ਹੈ ਵੈਰ ਤੋਂ ਵੀ ਰਹਿਤ ਹੈ। ਕਰਮ ਫਲ ਪ੍ਰਦਾਤਾ ਜ਼ਰੂਰ ਹੈ ਵੈਰ ਕਰਕੇ ਕਿਸੇ ਨੂੰ ਉਹ ਦੁੱਖ ਨਹੀਂ ਦਿੰਦਾ ਹੈ। ਅਕਾਲ ਮੂਰਤ ਅਜੂਨੀ ਸਹਿਭੰ ਅਕਾਲ ਸਰੂਪ ਹੈ ਉਹਦੀ ਜਿਹੜੀ ਮੂਰਤ ਕੇ ਹੋਣ ਹਸਤੀ ਉਹ ਕਾਲ ਤੋਂ ਰਹਿਤ ਹੈ ਅਜੂਨੀ ਅਜਨਮਾ ਹੈ। ਅੱਜ ਬ੍ਰਹਮਾ ਆਦਿ ਕੁਤ ਊਣੇ ਹਨ ਹੇਠਾਂ ਹਨ ਅੱਜ ਜਿਹੜੀ ਮਾਇਆ ਉਹ ਵੀ ਊਣੀ ਹੈ ਹੇਠਾਂ ਨੀਚੇ ਹੈ ਅਤੇ ਅਜੂਨੀ ਉਹ ਅਜਨਮਾ ਹੈ। ਕਿਸੇ ਮਾਂ ਪਿਓ ਦੇ ਰਾਹੀਂ ਉਹਨੇ ਜਨਮ ਨਹੀਂ ਲਿਆ ਹੈ ਅਤੇ ਸਹਿਭੰ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ। ਇਸ ਤਰ੍ਹਾਂ ਸਹਿਭੰ ਗੁਰ ਪ੍ਰਸਾਦ ਗੁਰ ਚੇਤਨ ਸਰੂਪ ਹੈ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਕਰਨ ਵਾਲਾ ਹੈ ਅਤੇ ਪ੍ਰਸਾਦ ਉਹ ਆਨੰਦ ਸਰੂਪ ਹੈ ਵਾਹਿਗੁਰੂ। ਸਵਈਆ ਬਹਰੋ ਧੁਨ ਭੂਰ ਗੰਭੀਰ ਭਨੈ ਇਸ ਤਰ੍ਹਾਂ ਵਾਹਿਗੁਰੂ ਨੇ ਮੁੱਖੋਂ ਉਚਾਰਨ ਕਰਕੇ ਜਿਹੜਾ ਮਹਾਂਮੰਤਰ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਬਖਸ਼ਿਆ ਅਤੇ ਆਪ ਜੀ ਨੇ ਅੱਗੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਚਾਰਿਆ। ਇਸ ਤਰ੍ਹਾਂ ਇਹ ਫਿਰ ਜਿਹੜਾ ਵਾਹਿਗੁਰੂ ਉਹਦਾ ਇਹ ਮਹਾਂਮੰਤਰ ਹੈ ਆਪ ਜੀ ਵੱਲੋਂ ਇਹ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਲਫਜ਼ ਇਸ ਤਰ੍ਹਾਂ ਇਹ ਮੂਲ ਮੰਤਰ ਹੈ ਸੰਪੂਰਨ। ਉਹ ਇੱਕੋ ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਆਪ ਇਹ ਸ਼ੁਰੂ ਹੋ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ ਉੱਥੇ ਹੀ ਆਉਂਦਾ ਇਹ ਮੂਲ ਮੰਤਰ। ਬਾਕੀ ਜਾਂ ਤੇਤੀ ਵਾਰੀ ਉਹ ਇਹ ਮਹਾਂਮੰਤਰ ਆਉਂਦਾ ਹੈ ਅਤੇ 500 ਤੋਂ ਉੱਪਰ ਜਿਹੜੇ ਛੋਟੇ ਮੰਗਲ ਆਉਂਦੇ ਹਨ। ਸੋ ਰਹੁ ਵਿਚਾਰ ਇਸ ਤਰ੍ਹਾਂ ਆਪ ਜੀ ਨੇ ਜਿਹੜਾ ਮਹਾਂਮੰਤਰ ਵਾਹਿਗੁਰੂ ਨੇ ਉਚਾਰਿਆ ਅਤੇ ਉਹ ਆਪ ਜੀ ਨੇ ਧਾਰਨ ਕਰ ਲਿਆ। ਉਸ ਤੋਂ ਬਾਅਦ ਤਜੀਏ ਕ੍ਰਿਤ ਮਨ ਪੁਨੋ ਬਹਰੋ ਧੁਨ ਭੂਰ ਗੰਭੀਰ ਭਨੈ ਇਸ ਤੋਂ ਬਾਅਦ ਬੜੀ ਕਹਿੰਦੇ ਗੰਭੀਰ ਆਵਾਜ਼ ਦੇ ਨਾਲ ਵਾਹਿਗੁਰੂ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਤਜੀਏ ਕ੍ਰਿਤ ਕੋ ਬਿਧ ਤਾਵਹ ਜਾਈ, ਜਿਹੜਾ ਮੋਦੀਖਾਨੇ ਦਾ ਕੰਮ ਆ ਉਹਨੂੰ ਜਾ ਕੇ ਛੱਡ ਦੇਈਏ, ਆ ਜਿਹੜਾ ਤੁਹਾਨੂੰ ਮਹਾਂਮੰਤਰ ਬਖਸ਼ਿਆ ਇਹਨੂੰ ਜਾ ਕੇ ਸਾਰੇ ਪ੍ਰਗਟ ਕਰੋ। ਪਦ ਬੰਧਨ ਕੋ ਕਰ ਫੇਰ ਮੁਰੇ, ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਸੁਣ ਕੇ ਚਰਨਾਂ ਤੇ ਮੱਥਾ ਟੇਕ ਕੇ ਫਿਰ ਵਾਹਿਗੁਰੂ ਜੀ ਪਾਸੋਂ ਸੱਚਖੰਡ ਤੋਂ ਵਾਪਸ ਮੁੜ ਪਏ। ਇਸ ਤਰ੍ਹਾਂ ਭਾਈ ਬਾਲਾ ਵਾਲੀ ਜਨਮ ਸਾਖੀ ਵਿੱਚ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਬਾਜੇ ਤੇਰੇ ਨਾਦ ਅਨੇਕ ਅਸੰਖ ਕੀਤੇ ਤੇਰੇ ਬਾਵਨ ਹਾਰੇ, ਇਹਦਾ ਰਹਿਰਾਸ ਦੇ ਵਿੱਚ ਸੋਦਰ ਆਉਂਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਨਮੁੱਖ ਖੜਿਆ ਹੋ ਕੇ ਵਾਹਿਗੁਰੂ ਦੀ ਉਸਤੀ ਵਿੱਚ ਉਚਾਰਿਆ ਸੀ, ਇੱਥੇ ਨਹੀਂ ਆਇਆ ਹੈ। ਇਸੇ ਤਰ੍ਹਾਂ ਜਿਹੜਾ ਜਪਜੀ ਸਾਹਿਬ ਵਿੱਚ ਸੋਦਰ ਆਉਂਦਾ ਹੈ, ਉਹ ਜੋ ਸਿੱਧਾ ਨੇ ਪੁੱਛਿਆ ਸੀ ਮਹਾਰਾਜ ਜਿਸ ਉਸ ਸੱਚਖੰਡ ਵਿੱਚ ਜਾ ਕੇ ਤੁਸੀਂ ਵਾਹਿਗੁਰੂ ਜੀ ਦਰਸ਼ਨ ਕਰੇ, ਉਹਦਾ ਦਰ ਕਿਹੋ ਜਿਹਾ, ਉੱਥੇ ਕੀ ਹੈ ਮਹਾਰਾਜ ਦੱਸੋ। ਫਿਰ ਉਹ ਜਪਜੀ ਸਾਹਿਬ ਵਾਲਾ ਆਪ ਜੀ ਨੇ ਸੋਦਰ ਉਚਾਰਿਆ ਸੀ। ਤੀਸਰਾ ਆਸਾ ਰਾਗ ਦੀ ਪ੍ਰਾਰੰਭਤਾ ਵਿੱਚ ਆਉਂਦਾ ਹੈ। ਉਹ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਨੇ ਪੁੱਛਿਆ ਸੀ ਕਿ ਮਹਾਰਾਜ ਆਪ ਵਾਹਿਗੁਰੂ ਦੇ ਦਰ ਤੋਂ ਆਏ ਹੋ, ਵਾਹਿਗੁਰੂ ਦਾ ਦਰ ਕਰਕੇ ਹੋ ਜਾ ਹੈ, ਫਿਰ ਆਪ ਜੀ ਨੇ ਭੈਣ ਨੂੰ ਉਹ ਜਿਹੜਾ ਆਸਾ ਰਾਗ ਵਿੱਚ ਆਉਂਦਾ ਹੈ ਸੋਦਰ, ਉਹ ਉਚਾਰਨ ਕਰਕੇ ਦੱਸਿਆ ਦਰਸਾਇਆ ਸੀ। ਇਸ ਤਰ੍ਹਾਂ ਇਹ ਜਿਹੜੇ ਸੋਦਰ ਹੈ ਤਿੰਨ ਆਉਂਦੇ ਆ, ਤਿੰਨਾਂ ਵਿੱਚ ਥੋੜ੍ਹਾ ਥੋੜ੍ਹਾ ਫਰਕ ਹੈ, ਜਪਜੀ ਸਾਹਿਬ ਵਾਲੇ ਵਿੱਚ ਤਾਂ ਜ਼ਿਆਦਾ ਹੀ ਫਰਕ ਹੈ। ਰਹਿ ਰਾਸ ਵਾਲਾ ਅਤੇ ਜਿਹੜਾ ਆਸਾ ਰਾਗ ਵਿੱਚ ਆਉਂਦਾ ਉਹਦੇ ਵਿੱਚ ਇੰਨਾ ਮਾਤਰ ਜੇ ਲਫਜ਼ਾਂ ਦਾ ਫਰਕ ਹੈ। ਇਸ ਤਰ੍ਹਾਂ ਇਹ ਵੀ ਆਪ ਜੀ ਨੇ ਉੱਥੇ ਸਾਨੂੰ ਖੜਿਆ ਹੋ ਕੇ ਉਚਾਰਨ ਕੀਤਾ ਸੀ, ਸਮਝਣਾ ਹੈ। ਪਦ ਬੰਧਨ ਕੋ ਕਰ ਫੇਰ ਮੁਰੇ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਆਪ ਜੀ ਵਾਪਸ ਮੁੜਿਆ ਹੈ। ਦੁੱਖ ਦੁੰਦ ਮਿਟੈ ਜਿਹ ਕੇ ਦਰਸਾਈ, ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਹੋਇਆ ਜਿਹੜੇ ਦੁੰਦ ਦੁੱਖ ਹੈ, ਦੋ ਤਰ੍ਹਾਂ ਦੇ ਦੁੱਖ ਹੈ, ਜਾਂ ਜਿਹੜੇ ਉਪਦਰਵਾਂ ਨਰਥ ਵਾਲੇ ਦੁੱਖ ਹੈ, ਇੱਕ ਤਾਂ ਹੁੰਦਾ ਨਾ ਆਮ ਦੁੱਖ, ਇੱਕ ਜਿਹੜਾ ਉਪਦਰ ਹੈ ਜਦੋਂ ਰਗੜਾ ਝਗੜਾ ਹੁੰਦਾ, ਲੜਾਈਆਂ ਪੜਾਈਆਂ ਹੁੰਦੀਆਂ, ਡੰਗ ਡੂਸਾ ਚੱਲਦਾ, ਉਹ ਬਾਹਲੇ ਜਾਣੇ ਲੜਦੇ ਹੁੰਦੇ, ਉਹ ਫਿਰ ਬਹੁਤਾ ਦੁੱਖ ਹੁੰਦਾ ਹੈ। ਇਸ ਤਰ੍ਹਾਂ ਕਹਿੰਦਾ ਜਿਨ੍ਹਾਂ ਦੇ ਨਾਮ ਲਿਆ ਜਿਹੜੇ ਉਪਦਰਵ ਦੇ ਦੁੱਖ ਹੈ, ਨਰਥਾਂ ਦੇ ਦੁੱਖ ਹੈ, ਮਿਟ ਜਾਂਦੇ ਹਨ। ਜੈ ਤੇ ਸੋ ਗਏ ਤੇ ਠੌਰ ਆਏ, ਜੈ ਸੋ ਬੀ ਨਦੀ ਤੋਂ ਆਪ ਜੀ ਗਏ ਸੀ, ਕਹਿੰਦੇ ਉਸੇ ਜਗ੍ਹਾ ਵਿੱਚ ਫਿਰ ਆਪ ਜੀ ਵਾਪਸ ਆ ਗਏ। ਸੁਖ ਦਾਸ ਦਏ ਜਿਹ ਨਾਮ ਜਪਾਈ, ਕਹਿੰਦੇ ਜਿਨ੍ਹਾਂ ਦੇ ਨਾਮ ਜਪਿਆ ਹੋਇਆ ਜਪਣ ਕਰਕੇ ਦਾਸਾਂ ਨੂੰ ਸੁਖ ਦਿੱਤੇ ਹੈ, ਗੁਰੂ ਨਾਨਕ ਸਾਹਿਬ ਜੀ ਵਾਪਸ ਆ ਗਏ ਉਸੇ ਜਗ੍ਹਾ। ਗੁਰ ਕਿੰਕਰ ਲੈ ਕਰ ਚੀਰ ਬਰੰਗ, ਇਧਰ ਜਿਹੜਾ ਗੁਰੂ ਕਾ ਦਾਸ ਭਾਈ ਫਕੀਰ ਸਾਹਿਬ, ਉਹ ਹਮੇਸ਼ਾ ਕਹਿੰਦੇ ਜਿਹੜੇ ਸ੍ਰੇਸ਼ਟ ਵਸਤਰ ਹਨ, ਕੱਪੜੇ ਹਨ, ਫਿਰ ਤੀਰ ਵੀ ਨਿਤ ਹੋਵੇ ਆਈ, ਅੰਮ੍ਰਿਤ ਵੇਲੇ ਕਹਿੰਦੇ ਜਿਹੜਾ ਵੇਈ ਨਦੀ ਦਾ ਕਿਨਾਰਾ, ਉੱਥੇ ਕੱਪੜੇ ਆ ਕੇ ਰੋਜ਼ ਖੜ ਜਾਂਦਾ ਹੁੰਦਾ ਸੀ। ਇਹ ਦੋਹਰਾਜ ਹੈ ਪ੍ਰਵੇਸ਼ ਇੱਕ ਕੋਸ ਤਹਿ, ਜਿੱਥੇ ਮਹਾਰਾਜ ਪ੍ਰਵੇਸ਼ ਹੋਏ ਸਨ ਜਾਣੀ ਇਸ਼ਨਾਨ ਕਰ ਲਈ, ਉਹ ਬੇਰ ਸਾਹਿਬ ਗੁਰਦੁਆਰਾ ਹੈ, ਇੱਥੇ ਉਹ ਦਾਤਨ ਜੀ ਬੇਰੀ ਦੀ ਕੱਢ ਕੇ ਨਦੀ ਵਿੱਚ ਵੜ ਗਏ ਸੀ, ਜਿੱਥੋਂ ਕਹਿੰਦੇ ਪ੍ਰਵੇਸ਼ ਉੱਥੋਂ ਕਹਿੰਦੇ ਇੱਕ ਕੋਹ ਤੇ ਨਿਕਸੇ ਗੁਰੂ ਪ੍ਰਵੀਨ, ਮਹਾਰਾਜ ਕਹਿੰਦੇ ਇੱਕ ਕੋਹ ਦੇ ਫਾਸਤੇ ਤੇ ਜਾ ਕੇ ਉਹ ਵੀ ਨਦੀ ਚੋਂ ਬਾਹਰ ਨਿਕਲੇ ਹਨ। ਸੰਤ ਘਾਟ ਅਬ ਲਗ ਬਿਦਤ, ਕਹਿੰਦੇ ਉਸ ਗੁਰਦੁਆਰੇ ਦਾ ਨਾਮ ਸੰਤ ਘਾਟ ਹੈ, ਹੁਣ ਤੱਕ ਉਹ ਪ੍ਰਗਟ ਹੈ, ਪ੍ਰਸਿੱਧ ਹੈ। ਦਰਸ ਹੈ ਸਿੱਖ ਸੁਚੀਨ, ਜਾਣ ਲੋ ਕਹਿੰਦੇ ਉਹ ਸੰਤ ਘਾਟ ਵੀ ਤੋਂ ਮਹਾਰਾਜ ਪ੍ਰਗਟ ਹੋਏ ਸੀ, ਸਿੱਖ ਸੇਵਕ ਜਾ ਕੇ ਦਰਸ਼ਨ ਕਰਦੇ ਹਨ। ਸਵਈਆ ਸ਼ਰਧਾ ਔਰ ਭੂਰ ਨਿਹਾਰਤ ਬਾਰ, ਇਹਦਾ ਜਿਹੜਾ ਭਾਈ ਫਕੀਰ ਸਾਹਿਬ ਦੇ ਵੀ ਸ਼ਰਧਾ ਬੜੀ ਤਕੜੀ ਧਾਰ ਕੇ ਹਮੇਸ਼ਾ ਵੇਖਦਾ ਹੈ। ਗੁਰੂ ਪਦ ਪ੍ਰੇਮ ਮੈਂ ਹੋਤ ਅਧੀਰਾ, ਮਹਾਰਾਜ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਵਿੱਚ ਤੀਰ ਤੋਂ ਰਹਿਤ ਹੋ ਕੇ ਦੇਖਦਾ ਹੈ। ਮੁਖ ਸੋਚਤ ਲੋਚਨ ਨੀਰ ਵਿਮੋਚਤ, ਇਸ ਤਰ੍ਹਾਂ ਕਹਿੰਦੇ ਮੁਖ ਦਾ, ਮੁਖ ਸਰੀਰ ਵਿੱਚੋਂ ਮਨ ਹੀ ਹੈ, ਇਸ ਕਰਕੇ ਮੁਖ ਦਾ ਅਰਥ ਇੱਥੇ ਮਨ ਹੈ, ਮਨ ਵਿੱਚ ਸੋਚਦਾ ਹੈ। ਨੇਤਰਾਂ ਵਿੱਚੋਂ ਬੜਾ ਪਾਣੀ ਛੱਡਦਾ ਹੈ ਭਗੀਰਥ। ਚੌਪਤ ਚੀਤ ਹਲੈ ਝੱਖ ਨੀਰਾ, ਜਦੋਂ ਕਿਤੇ ਮੱਛੀ ਦੇ ਪਲਟਣ ਕਰਕੇ ਪਾਣੀ ਜਾ ਹਿਲਦਾ ਹੈ, ਉਸ ਵੇਲੇ ਕਹਿੰਦੇ ਬੜਾ ਚਿੱਤ ਵਿੱਚ ਉਤਸ਼ਾਹ ਜਾ ਧਾਰ ਕੇ ਇਹ ਵੇਖਦਾ ਪਾਣੀ ਵੱਲ ਨੂੰ। ਇਸ਼ਨਾਨ ਸਮੈ ਨਿਕਸੇ ਕਰ ਨਾ ਕਰ, ਇੱਧਰ ਕਿਰਪਾ ਦੀ ਖਾਣ, ਜਿਵੇਂ ਹਮੇਸ਼ਾ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਸਮਾਂ ਹੁੰਦਾ, ਉਸੇ ਇਸ਼ਨਾਨ ਕਰਨ ਦੇ ਸਮੇਂ ਮਹਾਰਾਜ ਨਿਕਲਿਓ ਸੰਤ ਘਾਟ ਵਾਲੀ ਜਗ੍ਹਾ ਜਾ ਕੇ। ਬਾਸੁਰ ਤੀਨ ਬਿਤਾਏ ਗਹੀਰਾ, ਹਾਂ ਮਹਾਰਾਜ ਨੇ ਜੋ ਗਹੀਰ ਗਹਿਰ ਗਭੀਰਾ ਤਿੰਨ ਕੁ ਦਿਨ ਬਤੀਤ ਕੀਤੇ, ਤੀਸਰੇ ਦਿਨ ਬਾਹਰ ਆ ਗਏ ਅੰਮ੍ਰਿਤ ਵੇਲੇ। ਦ੍ਰਿਗ ਦੇਖਤ ਹੀ ਉਮਗਾ ਅਨੁਰਾਗ, ਹਾਏ ਭਗੀਰਥ ਨੇ ਮਹਾਰਾਜ ਨੂੰ ਨੇਤਰਾਂ ਨਾਲ ਦੇਖਿਆ, ਉਸੇ ਵੇਲੇ ਇਹਦੇ ਹਿਰਦੇ ਅੰਦਰ ਜਿਹੜਾ ਪ੍ਰੇਮ ਪਿਆਰ ਉਛਲਿਆ। ਸੁਭਾਗ ਸੋ ਦਾਸ, ਸੁਭਾਗ ਜੋ ਦਾਸ ਖਰਾ ਜਲ ਤੀਰਾ, ਸ੍ਰੇਸ਼ਟ ਭਾਗਾਂ ਵਾਲਾ ਜਿਹੜਾ ਦਾਸ ਭਗੀਰਥ ਹੈ ਜਲ ਦੇ ਕਿਨਾਰੇ ਖੜੋਤਾ ਹੈ, ਜਦੋਂ ਮਹਾਰਾਜ ਨੂੰ ਦੇਖਿਆ ਅੱਖਾਂ ਨਾਲ ਉਸੇ ਵੇਲੇ ਪ੍ਰੇਮ ਵਿੱਚ ਪ੍ਰੇਮ ਉਛੜਿਆ ਹਿਰਦੇ ਵਿੱਚੋਂ। ਦੌਰ ਕਰੀ ਪਦਮੈ ਅਬ ਬੰਧਨ, ਦੇਖਿਆ ਵੀ ਮਹਾਰਾਜ ਉਹ ਪ੍ਰਗਟ ਹੋ ਕੇ ਦੌੜ ਕੇ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ ਇਸਨੇ। ਅੰਬਰ ਦੀਨ ਸੁਖੰਬਰ ਪਾਇਓ, ਇਸ ਤਰ੍ਹਾਂ ਕਹਿੰਦੇ ਜਿਹੜੇ ਵਸਤਰ ਦੇ ਦਿੱਤੇ ਹਨ ਤੇ ਗੁਰੂ ਮਹਾਰਾਜ ਨੇ ਸ੍ਰੇਸ਼ਟ ਜਿਹੜੇ ਵਸਤਰ ਹੈ, ਸ੍ਰੇਸ਼ਟ ਸੁਖ ਰਹਿਣ ਵਾਲੇ ਸਤਿਗੁਰਾਂ ਨੇ ਵਸਤਰ ਪਾ ਲਏ ਹਨ। ਦੇਖ ਦਿਆਲ ਤਿਸੈ ਤਿਹ ਕਾਲ, ਉਹ ਭਗੀਰਥ ਵੱਲੀ ਦੇਖ ਕੇ ਦਿਆਲੂ ਸਤਿਗੁਰੂ ਜੀ ਨੇ ਉਸ ਸਮੇਂ ਨਿਹਾਲ ਭਇਓ ਇਹ ਬੈਨ ਅਲਾਇ, ਇਸ ਤਰ੍ਹਾਂ ਮੁੱਖੋਂ ਬਚਨ ਕਿਹਾ, ਲੈ ਵੀ ਭਾਈ ਭਗੀਰਥ ਦਾਸ ਨੂੰ ਹੁਣ ਨਜ਼ਰੀ ਨਜ਼ਰ ਨਿਹਾਲ ਹੋ ਗਿਆ, ਛੂਟ ਕਪਾਟ ਗਏ ਝਟਤੀ। ਦੋਇਓ ਬਚਨ ਕਿਹਾ, ਉਸੇ ਵੇਲੇ ਕਹਿੰਦੇ ਛੇਤੀ ਦੇ ਕੇ ਪੰਜ ਕੋਸ਼ਾਂ ਦੇ ਆਸਾਂ ਦੇ ਸਾਦੇ ਤਖਤੇ ਜੇ ਛੁੱਟ ਗਏ ਖੁੱਲ ਗਏ ਹਨ। ਭ੍ਰਮ ਠਾਟ ਹਟਾ ਘਟ ਗਿਆਨ ਸੁਹਾਇਓ, ਪੰਜ ਤਰ੍ਹਾਂ ਦਾ ਜਿਹੜਾ ਭਰਮ ਦਾ ਠਾਠ ਵਾਲ ਸੀ ਉਹ ਵੀ ਹਟ ਗਿਆ, ਹਿਰਦੇ ਵਿੱਚ ਜਿਹੜਾ ਗਿਆਨ ਹੈ ਸੋ ਵਨੀਕ ਹੋ ਗਿਆ ਹੈ। ਮੰਦਹ ਮੰਦ ਚੱਲੇ ਪੁਰ ਕੋ, ਹੈ ਭਗੀਰਥ ਨੂੰ ਨਿਹਾਲ ਕਰਕੇ ਫਿਰ ਆਪ ਹੌਲੀ ਹੌਲੀ ਸੁਲਤਾਨਪੁਰ ਨੂੰ ਚੱਲ ਪਏ ਹਨ। ਜੋ ਦੰਭ ਨਿਕੰਦਨ ਕੋ ਭਵ ਆਇਓ, ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਵਿੱਚ ਕਹਿੰਦੇ ਪਖੰਡ ਨੂੰ ਨਾਸ ਕਰਨ ਵਾਸਤੇ ਆਏ ਹਨ। ਦੋਹਰਾ ਪ੍ਰਥ ਪ੍ਰਥਮ ਪ੍ਰਿਤ ਕੋ ਭੇਜਿਓ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਦਾਸ ਭਗੀਰਥ ਨੂੰ ਭੇਜਿਆ ਸੁਲਤਾਨਪੁਰ ਵੱਲ। ਚਾਹੋ ਜਰਾਮ ਅਗਾਰ, ਇੱਥੋਂ ਵੀ ਭਗੀਰਥ ਜਿੱਥੇ ਜੈ ਰਾਮ ਦਾ ਘਰ ਉੱਥੇ ਤੂੰ ਚਲਾ ਜਾ ਸਭ ਤੋਂ ਪਹਿਲੇ। ਜਹ ਬੈਸੀ ਸ੍ਰੀ ਨਾਨਕੀ, ਜਿੱਥੇ ਸਾਡੀ ਵੱਡੀ ਭੈਣ ਨਾਨਕੀ ਬੈਠੀ ਚੌਂਕੜਾ ਮਾਰ ਕੇ। ਧਰਿਓ ਧਿਆਨ ਸੁਖ ਸਾਰ, ਸ੍ਰੇਸ਼ਟ ਸੁਖ ਦੇਣ ਵਾਲਾ ਜਿਸਨੇ ਧਿਆਨ ਧਾਰਿਆ ਹੋਇਆ ਲਾਇਆ ਹੋਇਆ। ਸਰਬ ਨਿਸਾ ਬੀਤੀ ਜਿਸ ਹੈ, ਜਿਸ ਨੂੰ ਧਿਆਨ ਵਿੱਚ ਬੈਠਿਆਂ ਸਾਨੂੰ ਯਾਦ ਕਰਦਿਆਂ ਸਾਰੀ ਰਾਤ ਲੰਘ ਗਈ ਹੈ। ਬੇਨਤੀ ਭਨ ਹੈ ਅਪਾਰ, ਸਾਡੀ ਭੈਣ ਬੇਨਤ ਬੇਨਤੀ ਬੇਨਤੀਆਂ ਕਰੀ ਜਾ ਰਹੀ ਹੈ। ਮਮ ਦਿਸ਼ਤੇ ਬੰਧਨ ਕਰਹੋ, ਭਾਈ ਭਗੀਰਥ ਵੱਡੀ ਭੈਣ ਨੂੰ ਮੇਰੀ ਤਰਫੋਂ ਜਾ ਕੇ ਸਭ ਤੋਂ ਪਹਿਲਾਂ ਤੂੰ ਮੱਥਾ ਟੇਕਣਾ ਹੈ। ਸਿਰ ਚਰਨ ਪਰ ਧਾਰ, ਮੇਰੇ ਵੱਲੋਂ ਚਰਨਾਂ ਤੇ ਸੀਸ ਰੱਖਣਾ, ਫਿਰ ਮੱਥਾ ਟੇਕਣਾ ਤੈਨੇ। ਇਸ ਤਰ੍ਹਾਂ ਸਵਈਆ ਸੁਨ ਸਰੋਨ ਵਿਖੇ ਗਯੋ ਦਾਸ ਤਬੈ, ਉਸ ਵੇਲੇ ਮਹਾਰਾਜ ਦੇ ਕੰਨਾਂ ਨਾਲ ਸੁਣ ਕੇ ਤੇ ਉਸੇ ਵੇਲੇ ਭਗੀਰਥ ਚਲੇ ਆ ਗਿਆ। ਜਹ ਨਾਨਕੀ ਧਿਆਨ ਕੇ ਰਸ ਪੀਨੀ, ਘਰ ਦੇ ਵਿੱਚ ਨਾਨਕੀ ਜੀ ਹੈ ਧਿਆਨ ਦੇ ਰਸ ਵਿੱਚ ਲੀਨ ਹੋਈ ਹੋਈ ਹੈ। ਪ੍ਰਵੇਸ਼ਿਓ ਘਰ ਜਾਏ ਬਿਲੋਕੀ ਤਹਾਂ, ਘਰ ਦੇ ਵਿੱਚ ਜਾ ਪ੍ਰਵੇਸ਼ ਹੋ ਗਿਆ, ਜਾ ਕੇ ਵੇਖਿਆ ਉੱਥੇ ਕਰ ਆਸਨ ਬੈਠੀ ਅਡੋਲ ਪ੍ਰਵੀਨਾ। ਕਹਿੰਦੇ ਸਿਆਣੀ ਬੀਬੀ ਅਡੋਲ ਆਸਨ ਲਾ ਕੇ ਬੈਠੀ ਹੋਈ ਹੈ। ਇੱਕ ਭਰਾਤ ਆਰਾਧਨ ਕੀ ਲਿਵ ਲਾਗੀ ਹੈ, ਇੱਕ ਭਰਾ ਨੂੰ ਯਾਦ ਕਰਨ ਦੀ ਲਿਬਰਤੀ ਇਹ ਬੀਬੀ ਦੀ ਲੱਗੀ ਹੋਈ ਹੈ। ਤਾਂ ਹੀ ਸਮੇਂ ਤਿੰਨ ਬੰਧਨ ਕੀਨੀ, ਉਸੇ ਸਮੇਂ ਜਾ ਕੇ ਭਾਈ ਫਕੀਰ ਨੇ ਬੀਬੀ ਜੀ ਨੂੰ ਨਮਸਕਾਰ ਕੀਤੀ। ਸੁਨ ਭੋ ਸੁਮਤੇ ਤਵ ਆਇਓ ਸਹੋਦਰ, ਮੱਥਾ ਟੇਕਿਆ, ਹੇ ਸ੍ਰੀਮਤ ਵਾਲੀ ਬੀਬੀ, ਹੁਣ ਤੇਰੇ ਭਰਾ ਆ ਗਏ ਹਾਂ। ਬੇਗ ਮਿਲੋ ਕਰ ਸੋਚਣ ਹੀ ਨੀ, ਸਾਰੀਆਂ ਸੋਚਾਂ ਨੂੰ ਨਾਸ਼ ਕਰਕੇ ਛੇਤੀ ਦੇ ਕੇ ਤੂੰ ਆਪਣੇ ਭਰਾ ਨੂੰ ਜਾ ਕੇ ਮਿਲ ਜਲ। ਬੈਨ ਸੁਨੇ ਨਿਜ ਨੈਣ ਖੁੱਲੇ, ਜਦੋਂ ਫਕੀਰ ਦੇ ਬਚਨ ਸੁਣੇ ਉਸੇ ਵੇਲੇ ਦੇ ਆਪਣੇ ਨੇਤਰ ਖੁੱਲ ਗਏ ਝਟ ਪਾਟੀ। ਜਨ ਮ੍ਰਿਤੂ ਮੁਖ ਅਮੀ ਧਾਰ ਚੁਆਈ, ਯਾਨੀ ਕੋਈ ਮਰਿਆ ਪਿਆ ਹੋਵੇ ਉਹਦੇ ਮੁਖ ਵਿੱਚ ਕੋਈ ਅੰਮ੍ਰਿਤ ਦੀ ਧਾਰ ਆ ਕੇ ਚੁਆ ਦੇਵੇ, ਉਹ ਜੀ ਪੈਂਦਾ ਹੈ। ਜਿਹੜੇ ਭਾਈ ਭਗੀਰਥ ਨੇ ਬਚਨ ਸੁਣਾਏ ਹੈ, ਮਨੋ ਮਰੀ ਪਈ ਬੀਬੀ ਦੇ ਮੂੰਹ ਵਿੱਚ ਅੰਮ੍ਰਿਤ ਹੀ ਪਾਇਆ ਚੁਆਇਆ ਹੈ। ਆਨੰਦ ਯੋ ਉਮਗਾ ਉਰਮੈ ਬਹੁ, ਉਸ ਵੇਲੇ ਹਿਰਦੇ ਵਿੱਚ ਇਸ ਤਰ੍ਹਾਂ ਬੜਾ ਭਾਰੀ ਆਨੰਦ ਉਛੜਿਆ। ਬੇਅੰਤ ਜਾਏ ਜੈਰਾਮ ਕੇ ਪਾਸ ਸੁਣਾਈ, ਬੀਬੀ ਨੇ ਜਾ ਕੇ ਆਪਣੇ ਪਤੀ ਜੈਰਾਮ ਕੋਲ ਜਾ ਕੇ ਗੱਲ ਸੁਣਾਈ ਹੈ। ਆਵਤ ਹੈ ਮਨ ਭਾਵਤ ਸੋਦਰ, ਹੇ ਪਤੀ ਜੀ ਮੇਰੇ ਜਿਹੜੇ ਭਰਾ ਹੈ ਮਨ ਨੂੰ ਪਾਉਣ ਵਾਲੇ ਉਹ ਆ ਰਹੇ ਆ ਹੁਣ। ਦੁੱਖ ਨਸਾਵਤ ਜਾਂ ਦਰਸਾਈ, ਇਹਨਾਂ ਨੇ ਦਰਸ਼ਨ ਕੀਤਿਆਂ ਸਾਰੇ ਉਹ ਗੁਣ ਗੁਨਾਹ ਨਾਸ ਹੋ ਜਾਂਦੇ ਭੱਜ ਜਾਂਦੇ ਹਨ। ਦਾਸ ਆਇਓ ਆਪ ਬਾਸ ਕੁਦੈ ਕਰ, ਕਹਿੰਦੇ ਜਿਹੜਾ ਭਗੀਰਥ ਸੇਵਕ ਸੀ ਉਹ ਹੁਣੇ ਉਹਨਾਂ ਨੂੰ ਪਹਿਨਣ ਵਾਲੇ ਵਸਤਰ ਦੇ ਕੇ ਆਇਆ ਹੈ। ਸ਼ੁੱਧ ਆਵਾਸ ਸੁਣਾਵਨ ਤਾਈ, ਵੀ ਅਸੀਂ ਆ ਰਹੇ ਹਾਂ ਘਰ ਵਿੱਚ ਗੁਣਾਉਣ ਵਾਸਤੇ, ਖਬਰ ਸਾਰ ਸੁਣਾਉਣ ਵਾਸਤੇ ਵੀ ਉਹਨਾਂ ਨੇ ਭੇਜਿਆ ਤੇ ਆਇਆ ਹੈ। ਕਾਨ ਸੁਣੀ ਜਨ ਮੀਨ ਅਪੀ ਅਨੀਰ ਪੈ, ਆਪਣੀ ਪਤਨੀ ਦੀ ਗੱਲ ਕੰਨਾਂ ਵਿੱਚ ਸੁਣੀ ਹੈ, ਜਾਣੀ ਜੇ ਰਹਿਮਤ ਜਿਵੇਂ ਮੱਛੀ ਪਾਣੀ ਤੋਂ ਬਗੈਰ ਹੋਵੇ ਤੇ ਉਹ ਪਾਣੀ ਤੋਂ ਬਗੈਰ ਉਹਦੇ ਉੱਪਰ ਨੀਰ ਕੀ ਆਨ ਘਟਾ ਬਰਖਾਈ, ਬੱਦਲ ਦੀ ਆ ਕੇ ਬਦਲੀ ਬਾਰਿਸ਼ ਕਰ ਜਾਵੇ ਪਾਣੀ ਦੇ ਉੱਤੇ ਪਈ ਹੋਈ, ਪਾਣੀ ਤੋਂ ਬਗੈਰ ਜਿਹੜੀ ਉੱਪਰ ਪਈ ਮੱਛੀ ਉਹਦੇ ਉੱਪਰ ਆ ਕੇ ਬਦਲੀ ਬਰਸ ਜਾਏ, ਇਸ ਤਰ੍ਹਾਂ ਉਹ ਜੀ ਉੱਠਦੀਆਂ ਮਾਨੋ ਜੀ ਉੱਠਿਆ। ਜੈ ਰਾਮ ਪੀਰ ਸੁਪੀਰਾ ਸਰੀਰ ਅਧੀਰ ਭਾ, ਜਿਸ ਪੀੜੇ ਪੀੜ ਦੇ ਨਾਲ ਇਹਦਾ ਸਰੀਰ ਕਹਿੰਦੇ ਤੀਰ ਤੋਂ ਰਹਿਤ ਹੋਇਆ ਪਿਆ ਤੇ ਪੀੜਾ ਹੋਇਆ ਪਿਆ ਸੀ। ਜੈ ਰਾਮ ਆਨਨ ਆਰੁਨ ਤਾਤ ਆਈ, ਇਹ ਪਤਨੀ ਨਾਨਕੀ ਨੇ ਜਾ ਕੇ ਕਿਹਾ ਵੀ ਭਰਾ ਜੀ ਆ ਰਹੇ ਹੈ, ਉਸੇ ਵੇਲੇ ਕਹਿੰਦੇ ਮੁਖ ਦੇ ਉੱਪਰ ਲਾਲੀ ਆ ਗਈ। ਬੇਅੰਤ ਇਸ ਦੇ ਹੀਨ ਮਨੀ ਜਿਵ ਹੋਏ ਫਨੀ, ਜਿਵੇਂ ਕਹਿੰਦੇ ਸੱਪ ਜਿਹੜਾ ਹੈ ਉਹ ਮਣੀ ਤੋਂ ਬਗੈਰ ਹੋ ਜਾਵੇ। ਪੁੰਨ ਪਾਏ ਪ੍ਰਸੰਨ ਜਾਂ ਪੀਰ ਪਰਾਈ, ਜਿਵੇਂ ਕਹਿੰਦੇ ਉਹ ਸੱਪ ਆਪਾਂ ਮਣੀ ਪਾ ਲਵੇ ਜਿਵੇਂ ਉਹ ਪ੍ਰਸੰਨ ਹੋ ਜਾਂਦਾ, ਇਸ ਤਰ੍ਹਾਂ ਇਹ ਜੈਰਾਮ ਦੀ ਪੀੜਾ ਚਲੀ ਗਈ ਹੈ। ਦੌਰ ਦਿਆਲ ਸੋ ਆਏ ਮਿਲਾ, ਉਸੇ ਵੇਲੇ ਦੌੜ ਲਾਉਂਦਾ ਹੋਇਆ ਦਿਆਲੂ ਗੁਰੂ ਨਾਨਕ ਸਾਹਿਬ ਦੇ ਨਾਲ ਇਹ ਜੈਰਾਮ ਆ ਮਿਲਿਆ ਜੁੜਿਆ ਹੈ। ਤੇਹ ਕਾਲ ਆਨੰਦ ਕਹਿਓ ਨਹਿ ਜਾਈ, ਉਸ ਸਮੇਂ ਜੋ ਜੈਰਾਮ ਜੀ ਨੂੰ ਆਨੰਦ ਹੋਇਆ ਭਾਈ ਬਾਲਾ ਜੀ ਕਹਿੰਦੇ ਉਹ ਮੇਰੇ ਪਾਸੋਂ ਕਿਹਾ ਨਹੀਂ ਜਾ ਸਕਦਾ। ਯੋਂ ਸੁਣ ਕੇ ਪਰਿਵਾਰ ਸਪੂਰਨ, ਇਸ ਤਰ੍ਹਾਂ ਸੁਣ ਕੇ ਸਾਰੇ ਪਰਿਵਾਰ ਨੇ ਪੂਰਖ ਉਭਾਰ ਕੋ ਦੂਰ ਮਿਟਾਈ, ਬਹੁਤਾ ਕਹਿੰਦੇ ਘਬਰਾ ਪਿਆ ਸੀ, ਘਬਰਾ ਜਾ ਪਿਆ ਹੋਇਆ ਸੀ, ਉਹ ਸਾਰੇ ਹੀ ਦੂਰ ਚਲਿਆ ਗਿਆ ਹੈ। ਜੈਸੇ ਕੋ ਹੀਰ ਨਿਵਾਰ ਕਰੇ, ਜਿਸ ਤਰ੍ਹਾਂ ਜਿਹੜੀ ਕੋ ਧੁੰਦ ਜੀ ਉਹਨੂੰ ਕਹਿੰਦੇ ਦੂਰ ਕਰਕੇ, ਹੋਏ ਸੂਰ ਉਦੈ ਸੁਖ ਤਿਉਂ ਪ੍ਰਗਟਾਈ, ਜਿਵੇਂ ਸੂਰਜ ਚੜ ਜਾਂਦਾ ਧੁੰਦ ਨੂੰ ਦੂਰ ਕਰਕੇ, ਉਹ ਕਹਿੰਦੇ ਸੁਖ ਦੇਣ ਵਾਲੇ ਸਤਿਗੁਰੂ ਪ੍ਰਗਟ ਹੋਏ ਹੈ। ਜਿਉਂ ਕਰ ਸੂਰਜ ਮਿਟਲੇ ਤਾਰੇ ਛਪੇ ਅਨੁਰਮਲਿਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ਰੌਰ ਪਰਾਪੁਰ ਸਾਰੇ ਵਿਖੇ ਹੈਦਰ ਸੁਲਤਾਨਪੁਰ ਸ਼ਹਿਰ ਦੇ ਵਿੱਚ ਸਾਲੀਏ ਰੌਲਾ ਮੱਚ ਗਿਆ ਹੈ। ਵਿਸਮਾਦ ਹਿਰਦੈ ਅਵ ਲੋਕ ਲੁਕਾਈ, ਜਿੰਨੇ ਲੋਕ ਵੇਖ ਵੇਖ ਕੇ ਬੜੇ ਚਰਜੇ ਹੋ ਰਹੇ ਹੈ। ਕੰਨ ਸੁਣੈ ਸੋ ਦੌਰ ਮਿਲੇ, ਜਿਹੜਾ ਕੰਨਾਂ ਵਿੱਚ ਸੁਣਦਾ ਵੀ ਗੁਰੂ ਨਾਨਕ ਸਾਹਿਬ ਵੀ ਉਹ ਬਾਰ ਬਾਰ ਆ ਗਏ ਕੋ ਤੇ ਉਹ ਦੌੜ ਕੇ ਜਾ ਕੇ ਮਿਲਦਾ ਹੈ। ਨਰ ਬ੍ਰਿੰਦ ਭਏ ਸੰਗ ਸ੍ਰੀ ਸੁਖਦਾਈ, ਸੁਖ ਦੇਣ ਵਾਲੇ ਸਤਿਗੁਰੂ ਦੇ ਨਾਲ ਬਹੁਤੇ ਲੋਕ ਜਾ ਮਿਲੇ, ਬਹੁਤੇ ਇਕੱਠਿਆਂ ਹੋ ਗਏ ਹੈ। ਮੰਦ ਹੀ ਮੰਦ ਮੁਕੰਦ ਆਏ ਪੁਰ, ਗੁਰੂ ਮਹਾਰਾਜ ਹੌਲੀ ਹੌਲੀ ਸਹਿਜ ਸਹਿਜ ਚੱਲਦੇ ਹੋਏ ਸੁਲਤਾਨਪੁਰ ਵਿੱਚ ਹੀ ਆ ਗਏ ਹਾਂ। ਲੋਚਨ ਜਉ ਅਰਬਿੰਦ ਸੁਹਾਏ, ਆਪਦੇ ਜਿਹੜੇ ਨੇਤਰ ਹੈ ਕਬਲਾਂ ਵਾਂਗ ਸੋ ਰਹੇ ਸਜ ਰਹੇ ਹੈ, ਖਿੜੇ ਹੋਏ ਖੁਸ਼ ਹੋਏ ਹੋਏ। ਆਪਨ ਕੇ ਦਰ ਜਾਏ ਖਰੇ ਪ੍ਰਭ, ਕਹਿੰਦੇ ਹੱਟ ਦਾ ਦਰਵਾਜ਼ਾ ਸੀ ਉਹਦੇ ਅੱਗੇ ਆ ਕੇ ਆ ਖੜੇ ਹੋ ਗਏ। ਹੋਤ ਹਿਤੂ ਸੋ ਅਸੀਸ ਅਲਾਏ, ਜਿਹੜੇ ਕੋਈ ਕਹਿੰਦੇ ਹਿਤੂ ਸੀ ਪ੍ਰੇਮੀ ਹੈ ਸੀ ਉਹ ਮਹਾਰਾਜ ਨੂੰ ਆਸ਼ੀਰਵਾਦਾਂ ਦੇ ਰਹੇ ਹੈ। ਪਾਰਕ ਪਾਠ ਭਿਰੇ ਅਵਲੋਕ ਕੈ, ਗੁਰੂ ਨਾਨਕ ਸਾਹਿਬ ਜੀ ਨੇ ਹੱਟ ਦੇ ਜਿਹੜੇ ਤਖਤੇ ਦੇ ਦਰਵਾਜ਼ੇ ਜੇ ਭਿੜੇ ਹੋਏ ਵੇਖ ਕੇ ਦੂਜੇ ਹੈ ਦਾਸ ਸੋ ਐਸੇ ਬਤਾਏ, ਸੇਵਕਾਂ ਨੂੰ ਪੁੱਛਿਆ ਤੇ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਹੈ, ਖਾਨ ਕਰੀ ਨਿਜ ਪਾਨ ਕੋ ਬੰਦ ਹੈ। ਗੁਰੂ ਨਾਨਕ ਸਾਹਿਬ ਜੀ ਜਿਹੜਾ ਨਵਾਬ ਹੈ ਨਾ ਦੌਲਤ ਖਾਂ ਨੇ ਆਪਣੇ ਹੱਥਾਂ ਨਾਲ ਆ ਕੇ ਹੱਟ ਨੂੰ ਬੰਦ ਕਰਵਾਇਆ ਕਰਿਆ ਹੈ। ਦੂਰ ਖਰੇ ਅਸ਼ਰਾਂਗ ਲਵਾਏ, ਇਸ ਤਰ੍ਹਾਂ ਮਹਾਰਾਜ ਇੱਥੇ ਉਹਨੇ ਅਸ਼ਰਾਂਗ ਕੀ ਮੋਹਰ ਛਾਕ ਲਗਵਾਈ ਹੈ, ਦੂਰ ਖੜੋਤਿਆਂ ਹੋਇਆਂ ਦਿਸ ਰਹੀ ਆ ਮੋਰ ਛਾਪ ਲੱਗੀ ਹੋਈ। ਨਾਨਕ ਆਨ ਤਬੈ ਨਿਜ ਪਾਨ ਸੋ, ਉਸ ਵੇਲੇ ਦੂਰ ਖੜੋਤਿਆਂ ਜਦੋਂ ਦੇਖੀ ਮੋਹਰ ਛਾਲ ਲੱਪੀ ਤੇ ਗੁਰੂ ਮਹਾਰਾਜ ਨੇ ਆ ਕੇ ਆਪਣੇ ਹੱਥਾਂ ਦੇ ਨਾਲ ਸ਼ੋਰ ਦੁਕਾਨ ਕੁਬਾਰ ਦਇਓ, ਕਹਿੰਦੇ ਉਹ ਮੋਹਰ ਛਾਪ ਜੀ ਲਾ ਕੇ ਤੇ ਦੁਕਾਨ ਦਾ ਜਿਹੜਾ ਦਰਵਾਜ਼ਾ ਜਾ ਖੋਲ ਦਿੱਤਾ ਹੈ। ਮਾਨਵ ਜੌਨ ਸੁਣੈ ਨਿਜ ਕਾਨਨ, ਇੱਧਰ ਸੁਲਤਾਨਪੁਰ ਦੇ ਵਿੱਚ ਜਿਹੜਾ ਕੋਈ ਮਨੁੱਖ ਸੁਣਦਾ ਕੰਨਾਂ ਵਿੱਚ ਆਪਣੇ, ਆਵਤ ਧਾਇ ਅਚੰਭ ਭਇਓ, ਅਚੰਭੇ ਹੋਇਆ ਹੱਕਾ ਬੱਕਾ ਹੋਇਆ ਦੌੜ ਕੇ ਆ ਰਿਹਾ ਹੈ। ਬਾਸੁਰ ਤੀਨ ਰਹਿਓ ਮਦ ਨੀਰ ਕੇ, ਵਿੱਚ ਹੀ ਕਹਿੰਦਾ ਇਹ ਕਹਿੰਦੇ ਵੀ ਤਿੰਨ ਦਿਨ ਪਾਣੀ ਵਿੱਚ ਰਹੇ ਹੈ ਮੋਦੀ ਗੁਰੂ ਨਾਨਕ ਸਾਹਿਬ। ਜੀਵਤ ਹੀ ਪੁਨ ਆਏ ਗਯੋ, ਬਾਦ ਹੋ ਗਈ ਫਿਰ ਤੀਸਰੇ ਦਿਨ ਹੁਣ ਜਾਉਂਦੇ ਜਾਗਦੇ ਫਿਰ ਆ ਗਏ ਤੇ, ਕਾਰਨ ਕੌਣ ਤੌਣ ਛੋਇਓ ਜਲ, ਕੀ ਕਾਰਨ ਹੋਇਆ ਵੀ ਇਹਨਾਂ ਦੇ ਸਰੀਰ ਨੂੰ ਪਾਣੀ ਨੀ ਛੋਇਆ, ਪਾਣੀ ਨੇ ਡੁਬੋਇਆ ਨੀ ਹੈ। ਜਾਂ ਬਿਦ ਸੋ ਬਿਸਮਾਦ ਭਇਓ, ਇਸ ਤਰ੍ਹਾਂ ਦੇ ਨਾਲ ਜਿੰਨੇ ਲੋਕ ਬੜੇ ਚਰਜੇ ਹੋ ਰਹੇ ਹੈ। ਹੀਨ ਕਲੰਕ ਮਯੰਕ ਮਨੋ ਸੁਖ ਮੁਖ, ਜਿਨ੍ਹਾਂ ਦਾ ਮੁਖ ਜਿਵੇਂ ਕਲੰਕ ਤੋਂ ਬਗੈਰ ਚੰਦਰਮਾ ਹੋਵੇ, ਇਸ ਤਰ੍ਹਾਂ ਦਾ ਹੈ ਕਲੰਕ ਤੋਂ ਬਗੈਰ ਮੁਖ। ਪੰਕ ਬਿਲੋਕਤ ਹੈ ਕਰ ਨਾ ਸੋ, ਆਪ ਕਿਰਪਾ ਨਾਲ ਕਹਿੰਦੇ ਕਟਾਕਸ਼ਾਂ ਨਾਲ ਮਿਹਰ ਭਰੀ ਤਕਣੀ ਨਾਲ ਵੇਖ ਰਹੇ। ਵਾਕ ਕਹੇ ਇਵ ਰੰਕਨ ਸੋ, ਉਸ ਵੇਲੇ ਦੁਕਾਨ ਦਾ ਦਰਵਾਜ਼ਾ ਜਾਂ ਖੋਲ ਕੇ ਜਿਹੜੇ ਕੰਗਾਲ ਗਰੀਬ ਉਹਨਾਂ ਨੂੰ ਬਚਨ ਕਿਹਾ ਹੈ। ਮਨ ਹੋਏ ਨਿਸ਼ੰਕ ਨਾ ਭੈ ਕਰ ਕਾਸੋ, ਕਹਿੰਦੇ ਮਨ ਵੀ ਸ਼ੰਕਾ ਤੋਂ ਰਹਿਤ ਹੋ ਗਏ, ਕਿਸੇ ਦਾ ਕੋਈ ਡਰ ਨਾ ਭੈ ਕਰਕੇ, ਲੈ ਵਹ ਜਾਹੇ ਕੀ ਚਾਹੇ ਅਬੈ, ਕਹਿੰਦੇ ਬਸ ਵੜ ਜਾਓ ਦੁਕਾਨ ਵਿੱਚ, ਜਿਸ ਦੇ ਵਿੱਚ ਨਾ ਜਾ ਕੇ ਲੈ ਲਓ, ਆਪੇ ਹੀ ਚੁੱਕ ਲਓ। ਆਪਣ ਅੰਤਰ ਜਾਏ ਨਿਕਾਸੋ, ਆਪ ਹੀ ਇਹ ਹੱਟ ਵੀ ਜਾ ਕੇ ਆਪੇ ਕੱਢ ਲਓ ਹੱਥਾਂ ਜੋ ਚਾਹੀਦਾ। ਦੌਰ ਪਰੇ ਤੇ ਹਠੌਰ ਕਿਤੇ ਨਰ, ਸਵੇਰੇ ਸੁਣ ਕੇ ਜਿੰਨੇ ਪੁਰਸ਼ ਸੀ ਕਿੰਨੇ ਕਹਿੰਦੇ ਉਹ ਜਗ੍ਹਾ ਵਿੱਚ ਕਹਿੰਦੇ ਭੱਜ ਕੇ ਜਾ ਪੇ ਦੁਕਾਨ ਵਿੱਚ ਜਾ ਬੜੇ ਹਨ। ਲੁੱਟਤ ਸੌਜਹ ਰੌਰ ਪਰਾਸੋ, ਕਹਿੰਦੇ ਸਮੱਗਰੀ ਸਾਜੋ ਸਮਾਨ ਲੁੱਟ ਰਹੇ ਰੱਪਾ ਪੈ ਰਿਹਾ ਲੈਣ ਦੇਣ ਦਾ। ਅੰਨ ਘਨੋ ਮਿਸਟਾਨ ਤੇ ਲਾਉਣ, ਕੋਈ ਕਹਿੰਦੇ ਅੰਨ ਚੁੱਕੀ ਜਾਂਦਾ ਹੈ, ਕੋਈ ਬਹੁਤਾ ਮਿੱਠਾ, ਕੋਈ ਲੂਣ ਚੁੱਕੀ ਜਾਂਦਾ ਹੈ। ਮਰੀਚ ਦੋ ਹਰਦੀ ਮਨ ਭਾਈ, ਦੋ ਤਰ੍ਹਾਂ ਦੀਆਂ ਮਿਰਚਾਂ ਲਈ ਜਾਂਦਾ ਕਾਲੀਆਂ ਤੇ ਲਾਲ, ਕੋਈ ਮਨ ਪਾਉਂਦੀ ਹਲਦੀ ਚੁੱਕਦਾ ਹੈ। ਲੇਹ ਵਿਰਾਟ ਕਾ ਪੈਸੇ ਕੋ, ਕੋਈ ਕਹਿੰਦੇ ਕੌਡੀਆਂ ਨੂੰ ਪੈ ਗਿਆ, ਕੋਈ ਪੈਸੇ ਚੁੱਕਦਾ ਹੈ। ਪੁਨ ਕਾਰਖੰ ਕੋ ਕੇਉ ਲੇ ਚੇਤ ਹਤਾਈ ਦੌੜ ਕੇ ਚਾਂਦੀ ਦੇ ਰੁਪਈਏ ਲੈ ਰਿਹਾ ਹੈ। ਅੰਬਰ ਭਾਂਤ ਅਨੇਕਨ ਕੇ ਅਨੇਕਾਂ ਤਰ੍ਹਾਂ ਦੇ ਜਿਹੜੇ ਕੱਪੜੇ ਜਾਂਦੇ ਥਾਨ ਪਏ ਧਰੇ ਆਪਨ ਮੈਂ ਸਭ ਦੀਨ ਲੁਟਾਏ ਕਹਿੰਦੇ ਹੱਟ ਵਿੱਚ ਰੱਖੇ ਅੰਬਰ ਨੇ ਕਹਿ ਕੇ ਸਾਰੇ ਲੁਟਾ ਪਟਾ ਦਿੱਤੇ। ਟੋਟ ਨ ਆਏ ਟੋਟ ਪਈ ਫਿਰ ਵੀ ਕਹਿੰਦੇ ਘਾਟਾ ਨਹੀਂ ਆਉਂਦਾ ਟੁੱਟੇ ਤੋਂ ਰਹਿਤ ਹੀ ਹੋ ਰਿਹਾ ਸਭ ਕੁਛ। ਸੁਰਤੇ ਨ ਕਿਦੋਂ ਮਨ ਚਿੰਤ ਸੁਹਾਈ ਹੱਟ ਹੈ ਕਿ ਕਾਮ ਤੇਨ ਗੂ ਹੈ ਜਾਂ ਚਿੰਤਾ ਮਨੀ ਸੋਭਨੀ ਕੀ ਹੈ। ਦੋਹਰਾ ਪੀਰ ਪੂਰ ਪੀ ਨਰਨ ਕੀ ਕਿਉਂ ਕਹਿੰਦੇ ਹੱਟ ਸਾਹਿਬ ਦੇ ਅੱਗੇ ਬੜੇ ਲੋਕਾਂ ਦੀ ਤਕੜੀ ਭੀੜ ਹੋ ਗਈ ਪਰ ਔਰ ਤੇ ਹਠਾਰ ਉਸ ਸਮੇਂ ਕਹਿੰਦੇ ਬੜਾ ਪਾਲੀ ਰੌਲਾ ਰੱਪਾ ਪੈ ਰਿਹਾ ਲੈਣ ਦੇਣ ਦਾ। ਸਹਿਤ ਜੈਰਾਮ ਬਿਲੋ ਕਹੀ ਬਰਾਮ ਜੈਰਾਮ ਦੇ ਸਹਿਤ ਹੀ ਸਾਰੇ ਬੇਕ ਰਹੇ ਬੇਦੀ ਕੁੱਲ ਸਿਰ ਮੌਰ ਬੇਦੀਆਂ ਦੇ ਕੁੱਲ ਦੇ ਜੋ ਸਿਰ ਮੁਕਟ ਹਨ ਸਿਰ ਤਾਜ ਹਨ ਸ਼੍ਰੋਮਣੀ ਹਨ ਸਵਈਆ ਨੌਨਦ ਸਿੱਧ ਤੇ ਰਿੱਧ ਮਦੈ ਮਦ ਨੌਨਦ ਸਿੱਧ ਤੇ ਰਿੱਧ ਬਸੈ ਮਦ ਕਹਿੰਦੇ ਨੌਨਦੀਆਂ ਅਠਾਰਾਂ ਸਿੱਧੀਆਂ ਇਸੇ ਤਰ੍ਹਾਂ ਇਹਨਾਂ ਦੇ ਅੰਦਰ ਕਹਿੰਦੇ ਰਿਧੀਆਂ ਵੀ ਬਸਦੀਆਂ ਹਨ। ਕੋਬਿਦ ਹੋਵਹ ਟੋਟ ਤਹਾਂ ਕਹਿੰਦੇ ਜਿਨ੍ਹਾਂ ਦੇ ਵਿੱਚ ਇਹ ਰਿਧੀਆਂ ਸਿੱਧੀਆਂ ਨਾਮ ਬਸਦੀਆਂ ਉਹ ਗੁਰੂ ਨਾਨਕ ਸਾਹਿਬ ਜੀ ਹੋਣ ਤੇ ਉੱਥੇ ਦੱਸੋ ਕਿਸੇ ਤਰ੍ਹਾਂ ਦਾ ਕੀ ਟੋਟ ਹੋ ਸਕਦਾ ਘਾਟਾ ਹੋ ਸਕਦਾ ਹੈ। ਹਾਰ ਭਰੇ ਨਰ ਲੁੱਟਤ ਜੇ ਜਿਹੜੇ ਲੁੱਟਣ ਵਾਲੇ ਸੀ ਨਾ ਕਹਿੰਦੇ ਲੁੱਟਦੇ ਲੁੱਟਦੇ ਉਹ ਹੰਭ ਪਏ ਨਹ ਸੌਜ ਨਿਖੂਟਤ ਦੀਖ ਮਹਾ ਫਿਰ ਵੀ ਉਹ ਹੱਟ ਦੇ ਵਿੱਚੋਂ ਕਹਿੰਦੇ ਸਾਜੋ ਸਮਾਨ ਨਹੀਂ ਮੁੱਕਦਾ ਉਨਾ ਹੀ ਕਹਿੰਦੇ ਹੋਰ ਦੇਖਦਾ ਤਕੜਾ ਪਿਆ। ਦੌਲਤ ਖਾਨ ਸਮਾਨ ਵਦੌਰ ਇੱਧਰ ਦੌਲਤ ਖਾਨ ਦਾ ਜਿਹੜਾ ਕੋਈ ਮਨੁੱਖ ਹੈ ਦੌੜ ਕੇ ਸਭ ਬਿਰਤਾਂਤ ਬਖਾਨ ਕਹਾ ਸਾਰਾ ਪ੍ਰਸੰਗ ਜਾ ਕੇ ਦੌਲਤ ਖਾਨ ਉਸਨੇ ਕਿਹਾ ਭੇਜ ਦਏ ਪ੍ਰਿਤ ਆਪਨ ਤਾਂ ਉਹ ਨਵਾਬ ਨੇ ਕਹਿੰਦੇ ਆਪਣੇ ਜਿਹੜੇ ਸੇਵਕ ਨੌਕਰ ਜੇ ਭੇਜ ਦਿੱਤੇ ਸੋ ਸੁਣ ਹੋ ਬਿਸਮਾਦ ਰਹਾ ਉਹ ਕਹਿੰਦੇ ਨਵਾਬ ਵੀ ਸੁਣ ਕੇ ਬੜਾ ਅਚਰਜ ਹੋ ਰਿਹਾ ਹੈ। ਲੂਟਤ ਹੈ ਨਰ ਜੇ ਬਰਜੇ ਤਰਜੇ ਜਿਹੜਾ ਨੌਕਰ ਜਿਹਾ ਆਇਆ ਜਿਹੜੇ ਲੋਕ ਲੁੱਟ ਰਹੇ ਸੀ ਉਹਨਾਂ ਨੂੰ ਰੋਕਿਆ ਉਸਨੇ ਤਰਜੇ ਸਭ ਭੀੜ ਹਟਾਈ ਜਿਹੜੀ ਦਰਵਾਜੇ ਅੱਗੇ ਲੋਕਾਂ ਦੀ ਭੀੜ ਲੱਗੀ ਸੀ ਉਹਨਾਂ ਨੂੰ ਤਾੜ ਕੇ ਸਾਰਿਆਂ ਨੂੰ ਪਿੱਛੇ ਜੇ ਹਟਾਇਆ ਹੈ। ਉਪਤ ਦੌਲਤ ਖਾਨ ਆਇਓ ਇਹਨੇ ਨੂੰ ਕਹਿੰਦੇ ਜਿਹੜਾ ਰਾਜਾ ਦੌਲਤ ਹਾਂ ਉਹ ਵੀ ਆ ਗਿਆ ਹੈ। ਗਤ ਦਾਨ ਬਿਲੋਕਤ ਲੋਚਨ ਲਾਈ ਹਾਂ ਜਿਹੜੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਨੇਤਰ ਲਾ ਕੇ ਦੇਖ ਰਿਹਾ ਨਵਾਬ। ਜੋ ਬਿਰਤੀ ਤਨ ਗਿਆਨ ਧਰਾ ਜਾਣੀ ਜਿਵੇਂ ਸ੍ਰੇਸ਼ਟ ਬਿਰਤੀ ਨੇ ਗਿਆਨ ਦਾ ਸਰੀਰ ਧਾਰਨ ਕੀਤਾ ਜਾਂ ਬਿਰਤੀ ਜਿਹੜਾ ਕੋਈ ਵਿਰਾਗ ਹੈ ਤੇ ਗਿਆਨ ਉਸੇ ਨੇ ਸਰੀਰ ਧਾਰਨ ਕੀਤਾ ਹੋਵੇ। ਖਫਨੀ ਗਰ ਸ੍ਰੀ ਗੁਰ ਨੇ ਤਬ ਪਾਈ ਮਹਾਰਾਜ ਨੇ ਉਸ ਵੇਲੇ ਗਲਦੇ ਵਿੱਚ ਉਹ ਖਫਨੀ ਜੀ ਪਾਈ ਹੋਈ ਹੈ। ਫੇਰ ਨਿਰਾਸ ਉਦਾਸ ਭਇਓ ਜਿਹੜਾ ਨਵਾਬ ਇਸ ਤਰ੍ਹਾਂ ਖਫਨੀ ਜੀ ਮਹਾਰਾਜ ਦੇ ਗਲ ਵਿੱਚ ਪਾਈ ਵੇਖ ਕੇ ਹਿਰਦੇ ਵਿੱਚ ਉਹ ਪ੍ਰਾਂ ਉਦਾਸ ਜਿਹਾ ਹੋ ਗਿਆ ਪਛਤਾਉਂਦਾ ਪਛਤਾਸ ਹਿਰਦੈ ਕਿਛ ਜਾਣ ਨ ਜਾਈ ਹਿਰਦੇ ਵਿੱਚ ਪਛਤਾਉਂਦਾ ਹੈ ਕੋਈ ਜਾਣੀ ਨਹੀਂ ਜਾਂਦੀ ਵੀ ਇਹ ਮੋਦੀ ਖਫਨੀ ਜੀ ਪਾ ਕੇ ਕਿਉਂ ਆ ਗਏ ਹਨ। ਦੌਲਤ ਖਾਨ ਲੋਕਾਂ ਸੋ ਉਸ ਵੇਲੇ ਜਿਹੜਾ ਦੌਲਤ ਖਾਨ ਹੈ ਜਿਹੜੇ ਆਪਣੇ ਲੋਕ ਉਹਨਾਂ ਨਾਲ ਮੁੱਖ ਬੋਲਤ ਬੋਲ ਬਿਲੋਕਤ ਵੇਖਾ ਹਾਂ ਮੁੱਖੋਂ ਬੋ ਬਚਨ ਬੋਲ ਲੈ ਮਹਾਰਾਜ ਦਾ ਉਪਰਲਾ ਲਵਾਸ ਜਾਂ ਖਫਨੀ ਵਾਲਾ ਪਾਇਆ ਵੇਖ ਵੇਖ ਕੇ ਕੌਣ ਸ਼ਰਾਰ ਭਇਓ ਇਸ ਕੋ ਜਿਹੜੇ ਗੁਰੂ ਨਾਨਕ ਮੋਦੀ ਇਹਨਾਂ ਦੇ ਉੱਪਰ ਕਿਹੜਾ ਵੀ ਸ਼ਰਾਰ ਹੋ ਗਿਆ ਕਿਹੜੇ ਭੂਤ ਪ੍ਰੇਤ ਦੀ ਛਾਇਆ ਛਾਇਆ ਪੈ ਗਈ ਜਾਦੂ ਹੋ ਗਿਆ। ਸ਼ੁਭ ਰੀਤ ਹੁਤੀ ਮਤਵਾਨ ਵਿਸੇਖਾ ਗੁਰੂ ਨਾਨਕ ਮੋਦੀ ਦੀ ਚੰਗੀ ਵਿਸ਼ੇਸ਼ ਕਰਕੇ ਅਕਲ ਮਤ ਤੇ ਸੋਹਣੀ ਰੀਤੀ ਮਰਜ਼ਾਦਾ ਹੈ ਸੀ। ਬਾਸੁਰ ਤੀਨ ਬਿਤਾਏ ਕਨੀਰ ਮੈਂ ਦੇਖੋ ਪਾਣੀ ਵਿੱਚ ਤਿੰਨ ਕੁ ਦਿਨ ਇਹਨੇ ਬਤੀਤ ਕੀਤੇ ਹਨ। ਆਪਨ ਆਏ ਲੁਟਾਏ ਬਿਲੇਖਾ ਕਹਿੰਦੇ ਬਿਨਾਂ ਸਾਹਿਬ ਕੀਤੇ ਤੂੰ ਆ ਕੇ ਇਹਨੇ ਹੱਟ ਨੂੰ ਲਪਟਾ ਪਟਾ ਦਿੱਤਾ ਹੈ। ਤੂਸ਼ਣ ਆਕਰ ਵੇਖ ਫਕੀਰ ਕੋ, ਕਹਿੰਦੇ ਫਕੀਰਾਂ ਵਾਲਾ ਪੇਖ ਜਾ ਪਾਰ ਕੇ ਤੇ ਚੁੱਪ ਹੋਇਆ ਖੜੋਤਾ। ਜਾਏ ਵੀ ਮੈਂ ਕਿਆ ਇਨ ਦੇਖਾ, ਕੋ ਦੱਸੋ ਇਹਨੇ ਬੇਈ ਨਦੀ ਵਿੱਚ ਜਾ ਕੇ ਕੀ ਕੋਈ ਦੇਖਿਆ ਜਿਸ ਕਰਕੇ ਬੋਲਦਾ ਨੀ ਚੁੱਪ ਖੜੋਤਾ ਹੋਇਆ ਤੇ ਖਪਨੀ ਜੀ ਪਾਈ ਖੜੋਤਾ ਹੈ। ਯੋ ਕਹਿ ਸ਼ੋਕ ਕੀਓ ਮਨ ਮੈਂ, ਇਸਰਾ ਲੋਕਾਂ ਨੂੰ ਕਹਿ ਕੇ ਮਨ ਦੇ ਵਿੱਚ ਨਵਾਬ ਨੇ ਸ਼ੋਕ ਕਮ ਜਾ ਕੀਤਾ। ਪੁਨ ਦੌਲਤ ਖਾਂ ਨਿਜ ਧਾਮ ਗਇਓ, ਫਿਰ ਦੌਲਤ ਖਾਂ ਆਪਣੇ ਘਰ ਵੱਲ ਨੂੰ ਚਲਾ ਗਿਆ। ਦੀਨ ਦਿਆਲ ਚੱਲੇ ਤੇ ਹਕਾਲ, ਉਸ ਵੇਲੇ ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਉਹ ਵੀ ਚੱਲ ਪਏ। ਵਿਸਾਲ ਮਸਾਨ ਜਥਾਨ ਛਯੋ, ਜਿੱਥੇ ਬਹੁਤੇ ਕਹਿੰਦੇ ਮੁੜੀਆਂ ਮਸਾਨ ਸਿਵੇ ਜੇ, ਜਿਸ ਥਾਂ ਤੇ ਜਿੱਥੇ ਮਟੀਆਂ ਮਟਦੇ ਹੈ ਉੱਥੇ ਚਲੇ ਗਏ। ਸ਼ੋਰ ਪੁਰਾ ਸੁਲਤਾਨ ਤਬੈ, ਹਾਂ ਉਸ ਵੇਲੇ ਜਿਹੜਾ ਸੁਲਤਾਨਪੁਰ ਹੈ ਉਹਦੇ ਵਿੱਚ ਜਾਣ ਰਹਿਣਾ ਛੱਡ ਦਿੱਤਾ ਹੈ। ਤਜ ਧੰਦਨ ਕੀ ਸੁਧ ਪੰਥ ਲਇਓ, ਜਿਹੜਾ ਧੰਦਾ ਸੀ ਨਾ ਮੋਦੀ ਖਾਨੇ ਦਾ ਕੰਮ ਸੀ ਉਹ ਛੱਡ ਦਿੱਤਾ ਹੈ ਤੇ ਬਾਹਰਲਾ ਰਸਤਾ ਲੈ ਲਿਆ, ਮਸਾਣਾ ਵਿੱਚ ਜਾ ਬੈਠੇ ਹਨ। ਠੌਰ ਭਯਾਨਕ ਗੌਰ ਮਰੀਨ, ਭਿਆਨਕੀ ਜੀ ਜਗ੍ਹਾ ਹੈ, ਕਬਰਾਂ ਹੈ ਤੇ ਮੜੀਆਂ ਹਨ। ਗਯੋ ਜਗ ਕੰਤ ਇਕੰਤ ਭਯੋ, ਉੱਥੇ ਜਗ ਦੇ ਮਾਲਕ ਚਲੇ ਗਏ, ਇਕਾਂਤ ਕਲਿਆ ਹੋ ਗਏ ਹਨ। ਜਾਹੇ ਮਸਾਨ ਪਪਾਏ ਪਰੈ, ਜਿਸ ਮਸਾਨ ਦੇ ਉੱਪਰ ਮੁਰਦੇ ਦੀ ਮੜੀ ਜੀ ਪਈ ਹੈ, ਜਾ ਕੇ ਉਹਦੇ ਤੇ ਚਰਨ ਪੈਂਦਾ ਟਿਕਦਾ। ਨਰ ਨਾਰਨ ਮੈਂ ਗਤ ਤਾਹੇ ਅਗਾਤਾ, ਕਹਿੰਦੇ ਉਹ ਜਿਹੜਾ ਕੋਈ ਪੁਰਸ਼ ਹੈ ਉਹ ਨਰਕਾਂ ਦੇ ਵਿੱਚੋਂ ਨਹੀਂ ਕਹਿੰਦੇ ਮੁਕਤੀ ਪ੍ਰਾਪਤ ਹੋ ਜਾਂਦੀ, ਉਹ ਨਰਕਾਂ ਤੋਂ ਖਹਿੜਾ ਛੁੱਟ ਜਾਂਦਾ ਹੈ ਤੇ ਮੁਕਤ ਹੋ ਜਾਂਦਾ ਹੈ ਉਹ ਪੁਰਸ਼। ਜਾਂ ਬਿਦ ਸੋ ਉਧਰੇ ਤਿਹ ਕੇ ਤਿਕ, ਮਹਾਰਾਜ ਨੇ ਮਸ਼ਾਣਾਂ ਵਿੱਚ ਜਿੱਥੇ ਜਿੱਥੇ ਫਿਰੇ ਹੈ ਜਿੰਨੇ ਨਾਰਕੀ ਜੀਵ ਹੈ ਬੇਨਤੀ ਉਧਰ ਗਏ ਤਰ ਗਏ ਹਨ। ਬੈਸ ਗਏ ਬਹਰੋ ਸੁਖ ਦਾਤਾ, ਨਰਕਾਂ ਵਿੱਚੋਂ ਕੱਢ ਕੇ ਉਹ ਜੀਵਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਫਿਰ ਮਸਾਣਾ ਸਿਵਿਆਂ ਵਿੱਚ ਹੀ ਚੌਂਕੜਾ ਮਾਰ ਕੇ ਬੈਠ ਗਏ। ਆਵਹਿ ਕੋ ਨਹ ਯੋ ਮਨ ਚੀਨ, ਮਨ ਵੇ ਜਾਣਿਆ ਵੀ ਇੱਥੇ ਸਿਵਿਆਂ ਵਿੱਚ ਮਸਾਣਾ ਮਟੀਆਂ ਵਿੱਚ ਕਿਹਨੇ ਆਉਣਾ ਹੈ। ਰਹੇ ਤਹ ਚੌਦਹ ਲੋਕ ਜਜਾਤਾ, ਤਿੰਨਾਂ ਲੋਕਾਂ ਵਿੱਚ ਚੌਦਾਂ ਲੋਕਾਂ ਵਿੱਚ ਪੂਜੇ ਜਾਂਦੇ, ਉਹ ਕਹਿੰਦੇ ਹੋ ਮਨ ਵੀ ਜਾਣ ਕੇ ਇੱਥੇ ਬੈਠ ਗਏ ਟਿਕ ਗਏ ਹਨ। ਧੂਰ ਜਟੀ ਸਨ ਕਾਦਿਕ ਖੋਜਤ, ਜਿਵੇਂ ਜਿਹਨੂੰ ਕਹਿੰਦੇ ਸ਼ਿਵਜੀ ਵੀ ਲੱਭਦਾ ਹੈ, ਬ੍ਰਹਮਾ ਦੇ ਚਾਰੇ ਪੁੱਤਰ ਵੀ ਲੱਭਦੇ ਫਿਰਦੇ ਸਨ, ਕਿਸਨ ਸਨਾਤਨ ਸੰਤ ਕੁਮਾਰ। ਪਾਰ ਨ ਪਾਵਹਿ ਜਾਹੇ ਵਿਧਾਤਾ, ਇਸ ਪਰਮੇਸ਼ਰ ਦਾ ਵਿਧਾਤਾ ਬ੍ਰਹਮਾ ਵੀ ਪਾਰ ਨਹੀਂ ਪਾਉਂਦਾ, ਉਹ ਗੁਰੂ ਨਾਨਕ ਬੈਠਾ ਹੈ। ਫਿਰ ਬਿਹਾਰ ਜਾ ਰਾਮ ਵਿਚਾਰਤ, ਇਸ ਤਰ੍ਹਾਂ ਦਾ ਮਹਾਰਾਜਾ ਬਿਹਾਰ ਜਾ ਦੇਖ ਕੇ ਜੈ ਰਾਮ ਸੋਚਦਾ ਵਿਚਾਰਦਾ, ਸੋਚਤ ਸੋਚਨ ਸੋ ਸੁਕਲ ਚਾਵੈ, ਕਹਿੰਦੇ ਇਸ ਤਰ੍ਹਾਂ ਸੋਚ ਵੀ ਸੋਚ ਕਰਨ ਤੋਂ ਵੀ ਸੋਚ ਸੰਗਤੀ ਹੈ, ਸੰਕੋਚ ਕਰਦੀ ਹੈ, ਜਾਂ ਸੋਚਾ ਸੋਚਦਾ ਹੈ ਜੈ ਰਾਮ ਤੇ ਸੰਕੋਚ ਜੀ ਕਰਦਾ ਸੁੰਗੜਦਾ ਹੈ। ਲੋਚਨ ਚਾਰ ਵਿਮੋਚਤ ਬਾਰ, ਸੋਹਣੇ ਨੇਤਰਾਂ ਵਿੱਚੋਂ ਪਾਣੀ ਜਾ ਵੀ ਛੱਡਦਾ ਹੈ। ਬਰਿਓ ਨਿਜ ਬਾਰ ਨ ਬਾਹਰ ਆਵੈ, ਆਪਣੇ ਘਰ ਦੇ ਵਿੱਚ ਹੀ ਵੜ ਗਿਆ ਜੈ ਰਾਮ, ਵਿਚਾਰਾ ਬਾਹਰ ਨਹੀਂ ਆਉਂਦਾ ਹੈ। ਸਵਾਦ ਨ ਭੋਜਨ ਨੀਰਹ ਕੋ ਤਨ, ਨਾ ਇਹਨੂੰ ਭੋਜਨ ਦਾ ਸਵਾਦ ਭੋਜਨ ਸਵਾਦ ਲੱਗਦਾ, ਨਾ ਪਾਣੀ ਪੀਣਾ ਚੰਗਾ ਲੱਗਦਾ ਹੈ। ਤਨ ਚੀਰ ਮਲੀਨ ਪਰਿਓ ਦੁੱਖ ਪਾਵੇ, ਸਰੀਰ ਤੇ ਮੈੜੇ ਜੇ ਕੱਪੜੇ ਪਾ ਲਏ ਹਨ ਤੇ ਪਿਆ ਦੁੱਖ ਪਾਉਂਦਾ ਹੈ ਘਰ ਵਿੱਚ। ਕੋਟ ਗਟੀ ਗੁਣ ਹੈ ਮਨ ਮੈਂ, ਆਪਣੇ ਮਨ ਦੇ ਵਿੱਚ ਕਰੋੜਾਂ ਗਿਣਤੀਆਂ ਗਿਣਦਾ ਹੈ ਵਿਚਾਰਾ। ਇੱਕ ਔਰ ਚੜ੍ਹੈ ਇੱਕ ਔਰ ਮਿਟਾਵੇ, ਤਰਫੋਂ ਗਿਣਤੀ ਚੜ੍ਹਦੀ ਇੱਕ ਤਰਫ ਕਹਿੰਦੇ ਮਿਟਾਵੇ, ਮਿਟਦੀ ਹੈ ਲੈਂਦੀ ਹੈ। ਗੁੰਮ ਭਏ ਨਿਕਸੇ ਦਿਨ ਤੀਨ ਮੈਂ, ਵੇਖੋ ਮਹਾਰਾਜ ਤਿੰਨ ਦਿਨ ਤੱਕ ਗੁੰਮ ਹੋਏ ਹੈ ਫਿਰ ਬਾਹਰ ਨਿਕਲੇ ਆਏ। ਆਵਤ ਆਪਨ ਦੀਨ ਲੁਟਾਈ, ਆਉਂਦਿਆਂ ਹੋਇਆ ਆਪਣੀ ਹੱਟ ਇਹਨਾਂ ਨੇ ਲੁਟਾ ਤੀ ਗਰੀਬਾਂ ਖਾਨ ਦੌਲਤ ਖਾਨ ਕੋ ਲੇਖਾ ਹੋਇਆ ਪੂਰ। ਜੈ ਰਾਮ ਕਹਿੰਦਾ ਵੀ ਹੁਣ ਜਦੋਂ ਲੇਖਾ ਕੀਤਾ ਜੈ ਰਾਮ ਦਾ ਉਹ ਦੌਲਤ ਖਾਨ ਦਾ ਫਿਰ ਪੂਰਾ ਹੋ ਜਾਊ। ਕਦੋਂ ਤੇ ਕੀ ਕੁਛ ਬਾਕੀ ਰਹਾਏ ਵੀ ਜਿਹੜਾ ਦੌਲਤ ਖਾਨ ਦੀ ਕੁਝ ਬਾਕੀ ਰਹਿ ਜਾਊ ਉਹਦਾ ਲੈਣਾ ਰਹਿ ਜਾਊਗਾ ਸਾਨੂੰ ਦੇਣਾ ਪੈ ਜਾਊਗਾ। ਕਾਲੂ ਸੁਣੈ ਤ੍ਰਿਪਤਾ ਦੁੱਖ ਪਾਵੈ ਹੈ। ਇਹਨਾਂ ਦਾ ਪਿਤਾ ਕਾਲੂ ਸੁਣੂਗਾ ਤ੍ਰਿਪਤਾ ਸੁਣੂਗੀ ਦੋਵੇਂ ਜੀ ਦੁੱਖ ਪਾਉਣਗੇ। ਮੋਹ ਪਰ ਦੇਵਹਿ ਦੋਸ਼ ਲਗਾਈ ਦੋਵੇਂ ਜੀ ਕਹਿੰਦੇ ਮੇਰੇ ਉੱਪਰ ਦੋਸ਼ ਲਗਾ ਦੇਣ ਮੇਰੇ ਵਿੱਚ ਹੀ ਉਹ ਗੁਣ ਕੱਢਣਗੇ। ਉਹ ਕੀਨ ਅਚੰਬ ਸਭੈ ਬਿਦ ਸੋ ਇਸ ਤਰ੍ਹਾਂ ਕਹਿੰਦੇ ਸਭ ਤਰ੍ਹਾਂ ਕਰਕੇ ਸਾਨੂੰ ਸਾਰਿਆਂ ਨੂੰ ਅਚੰਭੇ ਕਰਤਾ ਹੈਰਾਨ ਕਰ ਦਿੱਤਾ ਇਹਨਾਂ ਨੇ। ਮਤ ਹਾਰ ਭਰੀ ਕਛ ਜਾਨੀ ਨਾ ਜਾਏ ਮੇਰੀ ਤਾਂ ਬੁੱਧੀ ਹਾਰ ਵੇ ਕੋਈ ਜਾਣੀ ਨੀ ਜਾਂਦੀ ਵੀ ਹੁਣ ਕੀ ਬਣੂ ਸਾਡਾ ਸਾਰਿਆਂ ਦਾ। ਪੁਰ ਮੈਂ ਮਿਲ ਕੇ ਸਭ ਲੋਕ ਵਖਾਨਤ ਪੈਦਲ ਸੁਲਤਾਨਪੁਰ ਦੇ ਵਿੱਚ ਲੋਕ ਮਿਲ ਮਿਲ ਕੇ ਉਹ ਕਹਿੰਦੇ ਸੁਣਦੇ ਬਾਬਰਾ ਹੋਏ ਗਏ ਸੁਧ ਨਾਹੀ ਗੁਰੂ ਨਾਨਕ ਮੋਦੀ ਤਾਂ ਕਮਲਾ ਹੋ ਗਿਆ ਹੁਣ ਤਾਂ ਹੁਣ ਸਰੀਰ ਦੀ ਕੋਈ ਹੋਸ਼ ਹੀ ਨਹੀਂ ਰਹੀ। ਥਲ ਗੋਰ ਮਰੀਨ ਬੈਸ ਰਹੇ ਹੋ ਜਿਹੜੀਆਂ ਕਹਿੰਦੇ ਕਬਰਾਂ ਮਟੀਆਂ ਵਾਲਾ ਥਾਂ ਉੱਤੇ ਜਾ ਕੇ ਹੁਣ ਬੈਠ ਰਿਹਾ। ਕਦੋਂ ਭੂਤ ਬਰਿਓ ਤਿਹ ਕੇ ਘੱਟ ਮਾਹੀ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਆ ਕੇ ਭੂਤ ਹੀ ਵੜ ਗਿਆ। ਧੰਨ ਭੂਤ ਧੰਨ ਭੂਰ ਗਵਾਏ ਭਇਓ ਇਹ ਭੇਖ ਕਹਿੰਦੇ ਇਸ ਤਰ੍ਹਾਂ ਦਿੰਦਾ ਵੀ ਉਹ ਤੁਹਾਨੂੰ ਨੇ ਬਹੁਤਾ ਗਵਾਇਆ ਤਾਂ ਹੁਣ ਇਹ ਭੇਖ ਜਾ ਸਾਲਾਂ ਵਾਲਾ ਪਾ ਲਿਆ ਖਬਨੀ ਪਾ ਲਈ ਗੱਲ ਵੀ ਪਖੰਡ ਵਿਸ਼ੇਖ ਕਦੋਂ ਕੀ ਤਾਹੀ ਇਹਨੇ ਕਹਿੰਦੇ ਬਹੁਤਾ ਵਿਸ਼ੇਸ਼ ਕਰਕੇ ਪਖੰਡ ਕੀਤਾ ਪਖੰਡੀ ਸੰਤ ਬਣ ਗਏ। ਮਨ ਮਾਨਵ ਜਾਨ ਫੇਰ ਜੋ ਜੋ ਕੋ ਜਿਹੜੇ ਕੋਈ ਮਨੁੱਖ ਮਹਾਰਾਜ ਦਾ ਆਪਣੇ ਮਨ ਵਿੱਚ ਭੇਦ ਜਾਣਦੇ ਸੀ ਵੀ ਇਹ ਪਰਮੇਸ਼ਰ ਹੈ। ਨਟ ਸੇਵਕ ਜਉ ਪਿਖਨਾ ਪਰਮਾਹੀ ਤਮਾਸ਼ਗੀਰ ਦਾ ਜਿਹੜਾ ਸੇਵਕ ਜਮੂਰਾ ਹੁੰਦਾ ਵੇਖ ਵੇਖ ਕੇ ਆਪਣੇ ਤਮਾਸ਼ਗੀਰ ਦੀ ਖੇਡ ਨਹੀਂ ਭਰਮਦਾ। ਮਹਾਰਾਜ ਦਾ ਵੀ ਤਮਾਸ਼ਾ ਜਾ ਵੇਖ ਜਿਹੜੇ ਸਿਆਣੇ ਲੋਕ ਜਾਣਦੇ ਭੇਦ ਉਹ ਨਹੀਂ ਭਰਮੇ ਹਨ। ਨਰ ਨਿੰਦਕ ਦੌਲਤ ਖਾਨ ਕੇ ਪਾਸ ਜਿਹੜੇ ਨਿੰਦਕ ਲੋਕ ਹੈ ਕਹਿੰਦੇ ਦੌਲਤ ਖਾਨ ਦੇ ਕੋਲ ਜਾ ਜਾ ਕੇ ਬਖਾਨਤ ਦੂਤੀ ਲੱਗੇ ਤੇ ਕੰਨ ਕੰਨ ਦੇ ਨਾਲ ਮੂੰਹ ਜਾ ਲਾ ਕੇ ਤੇ ਚੁਗਲੀ ਕਰਨ ਲੱਗ ਪੈਂਦੇ ਚੁਗਲੀ ਕਰਦੇ ਮਹਾਰਾਜ ਦੀ। ਧਨ ਖੋਏ ਦਇਓ ਸਹਿ ਚਿੰਤ ਭਇਓ ਦੇਵਨਵਾ ਤੇਰਾ ਧਨ ਗੁਆ ਕੇ ਮੋਗੀ ਚਿੰਤਾ ਦੇ ਸਹਿਤ ਹੋ ਗਿਆ ਇਹ ਭੇਖ ਲਇਓ ਤਿੰਨ ਕੀਨ ਬਹਾਨਾ ਇਹ ਜਿਹੜਾ ਸਾਧੂਆਂ ਵਾਲਾ ਭੇਖ ਜਾ ਧਾਰ ਲੈ ਤੇ ਕਹਿੰਦੇ ਖੇੜਾ ਛੋਣੋ ਵਾ ਤੇ ਬਹਾਨਾ ਜਾ ਕੋਈ ਕੀਤਾ ਤੁਮਰੋ ਉਰ ਮੈਂ ਡਰ ਕੋ ਧਾਰ ਕੇ ਇਹ ਨਵਾਬ ਜੀ ਤੁਹਾਡਾ ਹਿਰਦੇ ਵਿੱਚੋਂ ਮੋਦੀ ਨੇ ਡਰ ਜਾ ਧਾਰ ਕੇ ਘਰ ਬਾਰ ਕਛੋਰ ਗਯੋ ਉਦਿਆਨਾ ਆਪਣਾ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਬਾਹਰ ਚਲਿਆ ਗਿਆ ਮੜੀਆਂ ਮਟੀਆਂ ਵਿੱਚ ਆਬ ਲੇਖਾ ਜਰਾਮ ਕੇ ਪਾਸ ਤੇ ਲੇ ਹੋ ਤਾਂ ਚਲੇ ਗਏ ਜੈ ਰਾਮ ਨੇ ਲਵਾਇਆ ਸੀ ਕਹਿੰਦੇ ਹੁਣ ਤੁਸੀਂ ਜੈ ਰਾਮ ਕੋਲੋਂ ਹਿਸਾਬ ਕਿਤਾਬ ਲੇਖਾ ਕਰ ਲਓ ਇਹ ਵੱਧ ਘਾਟ ਕੋ ਸੋਊ ਜਮਾਨਾ ਭਾਵੇਂ ਵੱਧ ਹੋਵੇ ਭਾਵੇਂ ਘੱਟ ਹੋਵੇ ਕਹਿੰਦੇ ਜਾਮਨ ਤਾਂ ਉਹੀ ਹੈ ਨਾ ਦੋਹਰਾ ਸੁਨ ਕਰ ਦੂਤੀ ਨਿਰਪਤ ਤਬ ਕਹਿੰਦੇ ਨਿੰਦਕਾਂ ਚੁਗਲਾਂ ਪਾਸੋਂ ਚੁਗਲੀ ਜੀ ਸੁਣ ਕੇ ਨਵਾਬ ਨੇ ਭਰਮਿਓ ਭੇਜਿਓ ਦਾਸ ਵਿਆਏ ਨਵਾਬ ਵੀ ਤੇ ਜੈ ਰਾਮ ਕੋਲ ਭੇਜਤਾ ਨੇਵਕ ਤੂਰਨ ਆਨ ਬੁਲਾਏ ਕੈ ਛੇਤੀ ਦੇ ਕੇ ਜੈ ਰਾਮ ਨੂੰ ਬੁਲਾ ਕੇ ਸਦਕੇ ਲਿਆ ਦੈ ਲੇਖਾ ਮਮ ਰਾਸ ਜਿਹੜਾ ਕਹਿੰਦੇ ਮੋਦੀ ਖਾਨੇ ਦਾ ਰਾਸ ਸਾਰਾ ਲੇਖਾ ਉਹ ਜੈ ਰਾਮ ਹੁਣ ਦਊਗਾ ਸਵਈਆ ਆਲੇ ਤੇ ਤਤਕਾਲ ਜਰਾਮ ਕਹਿੰਦੇ ਘਰ ਦੇ ਵਿੱਚ ਬੜੀ ਛੇਤੀ ਜੈ ਰਾਮ ਦੇ ਤਾਂ ਹੀ ਬੁਲਾਏ ਕਬੂਲਤ ਦੌਲਤ ਖਾਨਾ ਇਸ ਤਰ੍ਹਾਂ ਕਹਿੰਦੇ ਤੈਨੂੰ ਬੁਲਾਇਆ ਸਦਿਆ ਦੌਲ ਸਾਲ ਕੋ ਲੇਖਾ ਵਿਸਾਲ ਲਖੋ ਵੀ ਜਾਣ ਲਾ ਜੈ ਰਾਮਾ ਸਾਲ ਭਰ ਦਾ ਬੜਾ ਤਕੜਾ ਹਿਸਾਬ ਕਿਤਾਬ ਹੈ ਅਬ ਦੇਵ ਜਾਂਬਿਦ ਸੋ ਮਨ ਮਨ ਉਹਦਾ ਜਿਹੜੇ ਮਨ ਵਿੱਚ ਮੰਨਦਾ ਉਸੇ ਤਰ੍ਹਾਂ ਤੂੰ ਜਾ ਕੇ ਹਿਸਾਬ ਕਿਤਾਬ ਦਾ ਦੇ ਦੇ ਨਵਾਬ ਦੌਲਤ ਖਾਨ ਬਾਕੀ ਜਿੱਤੀ ਨਿਕਸੇ ਹਮਰੀ ਦੌਲਤ ਖਾਨ ਕਹਿੰਦਾ ਵੀ ਜਿੰਨੀ ਕੁ ਸਾਡੇ ਵੱਲ ਬਾਕੀ ਨਿਕਲੂ ਬਕਾਇਆ ਨਿਕਲੂ ਤੁਹਾਡੇ ਵੱਲ ਸਭ ਤੋਂ ਢਿੱਗ ਲੈ ਵਹਿ ਜਾਨ ਨਿਸ਼ਾਨਾ। ਨਵਾਬ ਨੇ ਕਿਹਾ ਸਾਰਾ ਤੇਰੇ ਕੋਲੋਂ ਲੈਣਾ ਹੈ, ਤੈਨੂੰ ਹੁਣ ਕਹਿੰਦੇ ਇਸ ਤਰ੍ਹਾਂ ਨਹੀਂ ਜਾਣ ਦੇਣਾ ਖਾਲੀ ਹੱਥੀ। ਘਾਟ ਕਿਦੋਂ ਵੱਧ ਹਾਟ ਬਟੋਰਾ ਹੋ, ਕਹਿੰਦੇ ਭਾਵੇਂ ਘਾਟਾ ਹੋਵੇ ਭਾਵਾਂ ਵਾਧਾ ਹੋਵੇ, ਤੁਸੀਂ ਹੱਟ ਜੀ ਪਈ ਉੱਥੋਂ ਇਕੱਠਾ ਕਰ ਲਓ ਸਾਜੋ ਸਮਾਨ। ਡਾਂਟ ਕਹੇ ਬਚ ਰਾਟ ਅਯਾਨਾ, ਜਿਹੜਾ ਰਾਜਾ ਅਯਾਨਾ ਬੇਸਮਝਾ ਉਹਨੇ ਇਸ ਤਰ੍ਹਾਂ ਕਹਿੰਦੇ ਡਾਂਟ ਕੇ ਤਾੜ ਕੇ ਜੇ ਬਚਨ ਕਹੇ। ਦੋਹਰਾ ਤਪਿਓ ਲੋਹੋ ਬ੍ਰਿਣ ਪਾਕ ਪਰ, ਜਿਵੇਂ ਕਹਿੰਦੇ ਗਰਮ ਕੀਤਾ ਹੋਇਆ ਲੋਹਾ ਹੋਵੇ ਤੇ ਉਹਨੂੰ ਕਹਿੰਦੇ ਫੋੜੇ ਦੇ ਉੱਪਰ ਪੱਕੇ ਉੱਪਰ ਲਾ ਲਈਏ। ਲਗ ਸੰਟ ਸੰਕਟ ਅਧਕਾਰ, ਜਿਵੇਂ ਕਹਿੰਦੇ ਪੱਕੇ ਫੋੜੇ ਗਰਮ ਲੋਹਾ ਕਰਕੇ ਲਾ ਲਈਏ ਤੇ ਬਹੁਤਾ ਕਹਿੰਦੇ ਹੋਰ ਔਖਾ ਕਰਨ ਦਾ ਮਨੁੱਖ ਨੂੰ ਦੁਖੀ ਕਰ ਦਿੰਦਾ। ਇਸ ਤਰ੍ਹਾਂ ਕਹਿੰਦੇ ਤਿਉਂ ਸੁਣ ਬਚਨ ਨਰੇਸ਼ ਕੇ, ਐਵੇਂ ਕਹਿੰਦੇ ਨਵਾਬ ਦੇ ਬਚਨ ਸੁਣ ਕੇ ਜੈ ਰਾਮ ਉੱਠਿਓ ਹਿਰਦੈ ਅਕੁਲਾਏ, ਬਹੁਤਾ ਕਹਿੰਦੇ ਘਬਰਾ ਦੁਖੀ ਹੋ ਕੇ ਉੱਠਿਆ ਹੋਰ ਔਖਾ ਹੋਇਆ। ਚਿੰਤਾ ਨਦੀ ਪ੍ਰਵਾਹੇ ਮੈਂ, ਚਿੰਤਾ ਰੂਪੀ ਨਦੀ ਦੇ ਪ੍ਰਵਾਹ ਦੇ ਵਿੱਚ ਬਹਿਓ ਅਲੰਬ ਨ ਪਾਏ, ਬਹਿ ਤੁਰਿਆ ਰੁੜ ਤੁਰਿਆ ਆਸਰਾ ਨੀ ਪੈਨ ਮਿਲਦਾ ਹੈ। ਹੋਏ ਅਧੀਰ ਵਿਚਾਰਈ, ਧੀਰ ਤੋਂ ਰਹਿਤ ਹੋ ਕੇ ਵਿਚਾਰ ਦਾ ਵਿਚਾਰਾ ਜੈ ਰਾਮ। ਕਿਆ ਇਸ ਕਹੋ ਅਲਾਏ, ਅਲਾਮ ਜਿਹੜਾ ਨਵਾਬ ਇਸ ਨੂੰ ਹੁਣ ਮੈਂ ਕੀ ਕਹਿੰਦੇ ਉਚਾਰਨ ਕਰਕੇ ਆਖਾਂ। ਸ੍ਰੀ ਨਾਨਕ ਤੱਕ ਆਸਰਾ, ਫਿਰ ਗੁਰੂ ਨਾਨਕ ਸਾਹਿਬ ਦਾ ਹੀ ਆਸਰਾ ਤੱਕਿਆ। ਪਤ ਰਾਖੈ ਮਮ ਸੋਏ, ਗੁਰੂ ਨਾਨਕ ਸਾਹਿਬ ਜੀ ਮਹਾਨ ਉਹੀ ਮੇਰੀ ਇੱਥੇ ਜਿੱਤ ਵਿਰੋਹ ਰੱਖਣਗੇ। ਬੋਲਿਓ ਤਬ ਹੈ ਨਰੇਸ਼ ਸੋ, ਕਿਉਂ ਵਿਚਾਰ ਕੇ ਨਵਾਬ ਦੇ ਸਾਥ ਬੋਲਿਆ ਜੈ ਰਾਮ। ਸ਼ਰਨ ਸੁਖਦ ਕੀ ਹੋਏ, ਮੇਰੇ ਸੁਖਦਾਤੇ ਗੁਰੂ ਨਾਨਕ ਸਾਹਿਬ ਉਹਨਾਂ ਦੀ ਸ਼ਰਨ ਵਿੱਚ ਮੈਂ ਹੋਇਆ ਵਾਂ। ਸਵਈਆ ਇੱਕ ਵਾਰ ਮੈਂ ਨਾਨਕ ਕੇ ਢਿੱਗ ਜਾਏ, ਨਵਾਬ ਇੱਕ ਵਾਰੀ ਗੁਰੂ ਨਾਨਕ ਸਾਹਿਬ ਮੋਦੀ ਕੋਲ ਜਾ ਕੇ, ਆਏ ਕਦੇ ਹਿਸਾਬ ਤੁਮਾਰਾ, ਫਿਰ ਬਈ ਵਾਪਸ ਆ ਕੇ ਤੇਰਾ ਹਿਸਾਬ ਕਿਤਾਬ ਸਾਰਾ ਮੈਂ ਦੇ ਦੇਵਾਂਗਾ। ਔਰ ਬੀਚ ਵਿਚਾਰਤ ਆਰਤ ਧਾਰਤ, ਹਿਰਦੇ ਵਿੱਚ ਕਹਿੰਦੇ ਵਿਚਾਰ ਦਾ ਦੁਖੀ ਦੁੱਖ ਧਾਰ ਰਿਹਾ ਹੈ। ਬਾਹਰ ਤਾਂ ਦਿਸ਼ ਪੰਥ ਪਧਾਰਾ, ਬਾਹਰ ਜਿੱਥੇ ਮਾਰਾ ਮੱਟੀਆਂ ਵਿੱਚ ਬੈਠੇ ਉਸ ਤਰਫ ਦੇ ਰਸਤੇ ਚੱਲਿਆ ਹੈ। ਬਹੁ ਗੋਰਨ ਮੈਂ ਇਹ ਵਿਰਾਜਤ ਹੈ, ਉਧਰ ਮੁਟੀਆਂ ਕਬਰਾਂ ਦੇ ਵਿੱਚ ਇਸ ਤਰ੍ਹਾਂ ਮਹਾਰਾਜ ਕਹਿੰਦੇ ਬਰਾਜ ਦੇ ਸਜਦੇ। ਸ਼ਿਵ ਮਤ ਮਸਾਨ ਮਨੋਹਿਤ ਧਾਰਾ, ਮਾਨੋ ਕਹਿੰਦੇ ਸ਼ਿਵ ਜੀ ਨੇ ਮਸਾਣਾ ਦੇ ਵਿੱਚ ਹੀ ਮਨ ਵਿੱਚ ਪ੍ਰੇਮ ਧਾਰਿਆ, ਮਟੀਆਂ ਵਿੱਚ ਸ਼ਿਵ ਜੀ ਬੈਠਾ ਹੈ। ਚਿਤ ਕੰਪਤ ਬੰਦਾ ਹੈ ਹੱਥ ਦੋ, ਇਹ ਦਰਜੈ ਰਾਮ ਦਾ ਚਿਤ ਕੰਬਦਾ ਹੈ ਬੰਦੋਵੇਂ ਹੱਥ ਦੇ ਜੋੜਿਆ ਵਿਚਾਰੇ। ਕਰ ਬੰਧਨ ਬੈਨ ਜਰਾਮ ਉਚਾਰਾ, ਨਮਸਕਾਰ ਕਰਕੇ ਜੈ ਰਾਮ ਨੇ ਬਚਨ ਕਿਹਾ ਸਤਿਗੁਰਾਂ ਨੂੰ। ਰੂਪ ਰਸਾਲ ਦਿਆਲ ਸੁਣੋ, ਇਹ ਸੁੰਦਰ ਸਰੂਪ ਵਾਲੇ ਦਿਆਲੂ ਸਤਿਗੁਰੂ ਜੀ ਸੁਣੋ। ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ, ਮਹਾਰਾਜ ਕਿਹਾ ਜਾਂਦਾ ਇੱਕ ਸਾਲ ਦਾ ਲੇਖਾ ਜੋਖਾ ਬੜਾ ਤਕੜਾ ਹੈ। ਮੋਹੂ ਮੋਹੂ ਬੁਲਾਏ ਅਲਾਏ ਸੁਣਾਏ, ਓ ਮੈਨੂੰ ਨਵਾਬ ਨੇ ਬੁਲਾ ਕੇ ਓ ਸੁਣਾ ਕੇ ਕਿਹਾ ਹੈ। ਆਏ ਸਪਾਏ ਆਇਓ ਇਸ ਥਾਨ, ਨਵਾਬ ਦੀ ਆਗਿਆ ਪਾ ਕੇ ਇਸ ਥਾਂ ਤੇ ਆਪ ਜੀ ਕੋਲ ਆਇਆ। ਪਿਓ ਸੁਨ ਕਾਨ ਉਠੇ ਗਤ ਦਾਨ, ਜੈ ਰਾਮ ਤੋਂ ਸੁਣ ਕੇ ਕੰਨਾਂ ਵਿੱਚ ਮੁਕਤੀ ਦਾ ਤੇ ਝੱਟ ਪੱਟ ਮਸ਼ਾਣਾ ਵਿੱਚੋਂ ਉੱਠ ਕਰੋ ਤੇ ਕਿਸੂ ਨਹਿ ਕਾਨ ਸੁਜਾਨ ਨਿਧਾਨਾ, ਇਹਨਾਂ ਨੂੰ ਕਿਸੇ ਦੀ ਕਾਨ ਕਨੌੜ ਨੀ ਇੰਨੀ ਹੈ, ਇਸ ਤਰ੍ਹਾਂ ਸੁਗੜ ਸੁਜਾਨ ਖਜਾਨਾ ਰੂ ਸਤਿਗੁਰੂ ਹੈ। ਮੰਦਹ ਮੰਦ ਭਲੀ ਗਤ ਸੁੰਦਰ, ਹੌਲੀ ਬੜੀ ਚੰਗੀ ਸੋਹਣੀ ਸੁੰਦਰ ਜਿਹੜੀ ਚਾਲ ਹੈ ਢੋਰ ਹੈ। ਆਨੰਦ ਕੰਧ ਮੁਕੰਦ ਪਿਆਨਾ, ਆਨੰਦ ਬੱਦਲ ਮੁਕਤੀ ਦਾ ਤੇ ਉਹ ਚੱਲ ਪਏ। ਸੰਗ ਜਰਾਮ ਹਜਾਵਤ ਰਾਜਤ, ਜੈ ਰਾਮ ਵੀ ਮਹਾਰਾਜ ਨੇ ਜਲ ਨਾਲ ਜਾਂਦਾ ਹੋਇਆ ਸਜਦਾ ਹੈ। ਰੂਪ ਪਰਾਤਮ ਆਤਮ ਜੈਸੇ, ਜਿਵੇਂ ਕਹਿੰਦੇ ਪਰਮਾਤਮਾ ਦੇ ਰੂਪ ਦੇ ਨਾਲ ਜੀਵਾਤਮਾ ਜਾਂਦਾ ਹੋਵੇ। ਬੇਦਨ ਕੇਤ ਸੋ ਲੇਖਕ ਹੇਤ ਜੋ ਬੇਦਨ ਕੇਤ ਬੇਦੀਆਂ ਦੇ ਕੇਤ ਜਾਰੂ ਪੈ ਉਹ ਲੇਖਾ ਦੇਣ ਵਾਸਤੇ ਗਏ ਜਬ ਖਾਨ ਨਿਕੇਤ ਮੈਂ ਪੈਸੇ ਜਦੋਂ ਗਏ ਹਾਂ ਨਵਾਬ ਦੇ ਘਰ ਦੇ ਵਿੱਚ ਜਾ ਪ੍ਰਵੇਸ਼ ਹੋਏ ਹੈ ਦੀਨੋ ਨਵੀ ਸਿੰਧ ਸੰਗ ਮੁਕੰਦ ਉਸੇ ਵੇਲੇ ਕਹਿੰਦੇ ਜਿਹੜਾ ਮੁਨਸ਼ੀ ਹੈ ਮੂਰਤੀ ਦਾਤੇ ਨੇ ਨਾਲ ਲੈ ਲਿਆ ਹੈ ਆਨੰਦ ਹਿਰਦੈ ਬਾਰ ਮੰਦਰ ਵੈਸੇ ਹਿਰਦੇ ਵਿੱਚ ਆਨੰਦ ਹੈ ਸ੍ਰੇਸ਼ਟ ਮਕਾਨ ਵਿੱਚ ਬੈਠ ਗਏ ਹਨ ਤੀਨੋ ਹੈ ਲੇਖਾ ਲੇਖ ਜੋ ਕਹਿੰਦੇ ਜਿਹੜੇ ਲੇਖਿਆਂ ਤੋਂ ਰਹਿਤ ਉਹਨਾਂ ਨੇ ਹਿਸਾਬ ਜਾ ਕੀਤਾ ਪਤ ਲੇਖਾ ਕੋ ਲੇਖਾ ਘਟੈ ਕਹ ਕੈਸੇ ਸਾਰਿਆਂ ਲੇਖਿਆਂ ਦਾ ਮਾਲਕ ਹੈ ਦੱਸੋ ਦਾ ਲੇਖਾ ਭਲਾ ਕਿਵੇਂ ਘਟ ਸਕਦਾ ਹੈ ਇੱਕ ਸਾਲ ਕੋ ਲੇਖਾ ਵਿਸਾਲ ਹੋਤੋ ਕਰ ਇੱਕ ਸਾਲ ਦਾ ਹਿਸਾਬ ਕਿਤਾਬ ਸੀ ਉਹ ਸਾਰਾ ਕਹਿੰਦੇ ਬਹੁਤਾ ਕਰਿਆ ਕਰਾਇਆ ਹੈ ਲੇ ਵਹੀ ਕੀ ਜੋਰਮ ਮਹਾਨਾ ਕਰ ਲੇ ਵਹੀ ਹੱਥ ਵਿੱਚ ਵਹੀ ਜੀ ਲੈ ਕੇ ਐ ਕਹਿੰਦੇ ਬੜਾ ਤਕੜਾ ਜੋੜ ਜਾ ਕੀਤਾ ਹੈ ਆਮਦ ਔ ਖਰਚੀ ਕੋ ਸਮਾਰਕ ਹੈ ਕਹਿੰਦੇ ਜਿੰਨੀ ਆਮਦਨ ਹੋਈ ਹੈ ਜਿੰਨਾ ਖਰਚ ਹੋਇਆ ਸਾਰਿਆਂ ਦੀ ਗਿਣਤੀ ਜੀ ਕਰਕੇ ਕੀਨ ਭਲੇ ਗਿਣਤੀ ਵਿਦ ਨਾਨਾ ਤਰ੍ਹਾਂ ਤਰ੍ਹਾਂ ਦੀ ਕਹਿੰਦੇ ਚੰਗੇ ਢੰਗ ਨਾਲ ਗਿਣਤੀ ਕੀਤੀ ਹਿਸਾਬ ਜਾ ਕੀਤਾ ਹੈ ਕਾਗਜ਼ ਲੈ ਕਰ ਬ੍ਰਿੰਦ ਲਿਖੇ ਹਾਂ ਮੁਨਸ਼ੀ ਨੇ ਬਹੁਤੇ ਕਾਗਜ਼ ਹੱਥਾਂ ਵਿੱਚ ਲੈ ਕੇ ਹਿਸਾਬ ਦੇ ਲਿਖੇ ਹਾਂ ਨਵੀਂ ਸਿੰਧ ਕੀ ਬੁੱਧ ਥਕੀ ਬਿਸਮਾਨਾ ਨਵੀਂ ਸਿੰਧ ਦੀ ਮਨਸ਼ੀਰੀ ਬੁੱਧੀ ਜੀ ਹੰਭ ਗਈ ਹੈ ਤੇ ਉਹ ਵੀ ਚੱਲ ਜਿਹੀ ਹੋ ਗਿਆ ਦੀਨ ਦਿਆਲ ਰਹੇ ਪੁੰਨ ਵਾਧੇ ਮੈਂ ਦੀਨਾ ਤੇ ਦਿਆਲਤਾ ਕਰਨ ਵਾਲੇ ਮੋਦੀ ਗੁਰੂ ਨਾਨਕ ਤਾਂ ਕਹਿੰਦੇ ਵਾਧੇ ਵਿੱਚ ਰਹਿ ਗਏ ਸ੍ਰੀ ਗੁਰ ਅੰਗਦ ਜੀ ਸੁਣ ਕਾਨਾ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਕੰਨਾਂ ਵਿੱਚ ਤੁਸੀਂ ਸੁਣੋ ਸਾਤ ਸੌ ਸਾਠ ਨਿਕਾਸੇ ਹੈ ਸੇਖ ਕਹਿੰਦੇ ਹਿਸਾਬ ਕਿਤਾਬ ਕਰਦਿਆਂ 760 ਰੁਪਈਏ ਨਵਾਬ ਬਲੀ ਵਾਧੇ ਦੇ ਬਾਕੀ ਕੱਢ ਲਏ ਹੈ ਸੁਣੀ ਨੇ ਜਸਰੌਣ ਮੈਂ ਦੌਲਤ ਖਾਨਾ ਜਦੋਂ ਕਹਿੰਦੇ ਦੌਲਤ ਖਾਨ ਨੇ ਕੰਨਾਂ ਵੀ ਗੱਲ ਸੁਣੀ ਹੈ ਵੀ 760 ਰੁਪਈਏ ਮੈਂ ਦੇਣੇ ਆ ਗੁਰੂ ਨਾਨਕ ਮੋਦੀ ਦੇ ਹੋਤ ਭਯੋ ਬਿਸਮਾਦ ਹਿਰਦੇ ਆਪਣੇ ਹਿਰਦੇ ਵਿੱਚ ਬੜਾ ਅਚਰਜਾ ਹੋ ਗਿਆ ਅਹਿਲਾਦ ਜਰਾਮ ਨ ਜਾਏ ਬਖਾਨਾ ਉਸ ਵੇਲੇ ਜਿਹੜਾ ਜੈ ਰਾਮ ਨੂੰ ਆਨੰਦ ਹੋਇਆ ਉਹ ਕਹਿੰਦੇ ਕਿਹਾ ਨਹੀਂ ਜਾ ਸਕਦਾ ਹੈ ਮੰਦ ਮਤੀ ਮਨ ਨਿੰਦਕ ਲੱਜਤ ਭੈੜੀ ਵਾਲੇ ਮੰਦ ਮਤੀ ਮਨ ਵਾਲੇ ਨਿੰਦਕ ਕਹਿੰਦੇ ਉਹ ਸੁਣ ਕੇ ਸ਼ਰਮਸ਼ਾਰ ਹੋਏ ਬਿੰਦਕ ਭੇਦ ਨਾ ਮੂੜ ਅਜਾਨਾ ਜਿਹੜੇ ਮੂਰਖ ਅਣਜਾਣ ਆ ਉਹ ਕਹਿੰਦੇ ਭੇਦ ਨੀ ਜਾਣਦੇ ਐ ਕੀਰਤ ਪਾਵਸ ਸੋ ਜਵਾਸ ਸੇ ਮਹਾਰਾਜ ਜਿਹੜੀ ਕੀਰਤੀ ਹੈ ਤਾਂ ਬਰਸਾਤ ਰੁੱਤ ਵਰਗੀ ਹੈ ਜਵਾਹੇ ਵਰਗੇ ਨਿੰਦਕ ਸੜ ਮੱਚ ਗਏ ਜੌਨ ਸੀ ਹੈ ਚੱਕ ਵਾਕ ਸਮਾਨਾ ਹਾਂ ਜਾਂ ਮਹਾਰਾਜ ਜਿਹੜੇ ਹਨ ਉਹ ਚੰਦਰਮਾ ਦੀ ਚਾਨਣੀ ਵਾਂਗ ਤੇ ਜਿਹੜੇ ਨਿੰਦਕ ਲੋਕ ਚੱਕਵਿਆਂ ਵਰਗੇ ਹੈ ਜਿਵੇਂ ਉਹ ਚੰਨੀ ਦੇ ਕੇ ਚੱਕਵੇ ਮੁਰਝਾ ਜਾਂਦੇ ਆ ਮੁਰਝਾ ਗਏ ਨਿੰਦਕ ਚੁਗਲ ਦੋਹਰਾ ਨਿੰਦਕ ਕੂਰੇ ਸਮਝ ਕੇ ਹਾਂ ਨਿੰਦਕਾਂ ਨੂੰ ਝੂਠੀਆਂ ਸਮਝ ਕੇ ਦੌਲਤ ਖਾਨ ਨਰੇਸ਼ ਦੌਲਤ ਖਾਨ ਰਾਜਾ ਨਵਾਬ ਹੈ ਦੀਨੇ ਨਿਕਟ ਹਕਾਰ ਕੈ ਮਹਾਰਾ ਨੂੰ ਕੋਲ ਸਦ ਲਿਆ ਹੈ ਕਮਲ ਨੈਣ ਜਗਤੇਸ਼ ਜੋ ਕਲ ਵਰਗੇ ਨੇਤਰਾਂ ਵ ਜਗਤ ਦੇ ਮਾਲਕ ਹਨ ਕਬਿਤ ਭਇਓ ਹੈ ਹਿਸਾਬ ਜਬ ਭਾਨਤ ਨਿਬਾਬ ਤਬ ਜਦੋਂ ਸਾਲ ਭਰ ਦਾ ਹਿਸਾਬ ਕਿਤਾਬ ਹੋ ਗਿਆ ਫਿਰ ਨਵਾਬ ਕਹਿਣ ਲੱਗਿਆ ਲੀਜਨ ਜ ਬਾਕੀ ਆਬ ਕਾਰ ਪੁੰਨ ਕੀਜੀਏ ਆਪਣਾ ਬਾਕੀ 760 ਰੁਪਈਏ ਲੈ ਲਈਏ ਤੇ ਅੱਗੇ ਵਾਸ ਵਾਸਤੇ ਫਿਰ ਮੋਦੀ ਖਾਨਾ ਦਾ ਕੰਮ ਕਰੀਏ ਦੇਵ ਧਨ ਔਰ ਤੁਮ ਰਹੋ ਇਹ ਠੌਰ ਹੋਰ ਤੁਹਾਨੂੰ ਧਨ ਦੇਵਾਂਗਾ ਤੁਸੀਂ ਇਸ ਥਾਂ ਰਹੋ ਹੁਣ ਵਾਧਾ ਹੋਏ ਜੋ ਬਹੋਰ ਬਿਨ ਦੇਰ ਔਰ ਲੀਜੀਏ ਜਿਹੜਾ ਹਿਸਾਬ ਕਿਤਾਬ ਵਾਧਾ ਹੋਏ ਬਿਨਾਂ ਦੇਰੀ ਤੋਂ ਮੇਰੇ ਕੋਲੋਂ ਹੋਰ ਲੈ ਲਈਏ ਬਾਬੇ ਤਬ ਕਹੀ ਧਨ ਲੇਵੋ ਆਬ ਨਹੀਂ ਜੋ ਬਾਬਾ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹੁਣ ਨੀ ਅਸੀਂ ਧਨ ਤੋਂ ਲੈਣਾ ਹੈ ਜੋ ਬਾਕੀ ਸਾਹਿਬ ਰਹੀ ਤਾਂ ਕੀ ਬਾਤ ਹੈ ਉਹ ਸੁਣੀਜੀਏ ਬਾਕੀ ਤੇਰੇ ਬਣੀ ਰਹਿ ਗਿਆ ਨਾ ਕਹਿੰਦੀ ਉਹਦੀ ਗੱਲ ਸੁਣ ਲਈਏ 760 ਰੁਪਈਆਂ ਦੀ ਰਾਖੀਏ ਇਮਾਨ ਥਾਏ ਆਪ ਨੂੰ ਨਵਾਬ ਰਾਏ। ਫਿਰ ਨਵਾਬ ਆਪਣਾ ਜਿਹੜਾ ਇਮਾਨ ਆ ਉਹਨੂੰ ਕਹਿੰਦੇ ਇਸਤਰ ਕਰਕੇ ਰੱਖੀਏ, ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀਜੀਏ। ਇਹ ਪੈਸੇ ਖੁਦਾ ਦੇ ਆ, ਜਿਹੜੇ ਖੁਦਾ ਦੇ ਫਕੀਰ ਉਹਨਾਂ ਨੂੰ ਦੇ ਦਈਏ। ਸਵੈਯਾ ਨਾਨਕ ਜੀ ਇਹ ਆਨਨ ਤੇ ਭਨ, ਗੁਰੂ ਮਹਾਰਾਜ ਨੇ ਮੁੱਖੋਂ ਕਹਿ ਕੇ ਥਾਨ ਮਸਾਨਨ ਕੇ ਚੱਲ ਆਏ। ਬੜੀਆਂ ਮਸਾਣਾ ਵਾਲਾ ਥਾਂ ਉੱਥੇ ਚੱਲ ਆਏ। ਗੋਰ ਮਰੀਨ ਮੈਂ ਬੈਸ ਗਏ, ਗੋ ਕਬਰਾਂ ਮਟੀਆਂ ਵਿੱਚ ਆ ਬੈਠ ਗਏ। ਪ੍ਰਵੇਸ਼ ਕੋ ਬੇਸ ਸਰੀਰ ਬਣਾਏ, ਪੀਰਾਂ ਵਾਲਾ ਸਰੀਰ ਤੇ ਲਿਬਾਸ ਭੇਖ ਜਾ ਬਣਾਇਆ। ਲਾਇ ਸਮਾਧ ਅਗਾਧ ਆਬਾਦ ਕੀ, ਅਗਾਧ ਤੋਂ ਰਹਿਤ, ਹਾਥ ਤੋਂ ਰਹਿਤ, ਇਸ ਤਰ੍ਹਾਂ ਨਾਸ ਤੋਂ ਰਹਿਤ, ਉਹਦੇ ਵਿੱਚ ਸਮਾਧੀ ਜੀ ਲਾ ਲਈ। ਪੂਰਬ ਰੂਪ ਅਨੂਪ ਵਸਾਏ, ਆਪ ਜੀ ਦਾ ਪਹਿਲਾ ਸਰੂਪ ਅਨੂਪ ਉਹ ਵਸਾ ਲਿਆ ਹਿਰਦੇ ਵਿੱਚ। ਜਾਹੇ ਅਰਾਧਨ ਕੇ ਫਲ ਲਾਦਾ ਹੈ, ਜਿਸ ਸਰੂਪ ਦੇ ਅਰਾਧਨ ਕਰਕੇ ਫਲ ਲੱਭਦਾ ਹੈ। ਆਦ ਉਪਾਧ ਵਿਆਦ ਮਿਟਾਏ, ਦੇ ਵੀ ਤੇ ਸਰੀਰ ਦੇ ਵੀ ਤੇ ਇਸੇ ਤਰ੍ਹਾਂ ਬਾਣੀ ਦੇ ਉੱਪਰਲੇ ਵੀ ਜਿਹੜੀਆਂ ਦੁੱਖ ਹੈ ਮਿਟ ਜਾਂਦੇ ਹਨ। ਦੋਹਰਾ ਸਭ ਪਰਿਵਾਰ ਕ੍ਰਿਤ ਦੇਖ ਕੇ, ਆਦਿ ਮਨ ਦੇ ਰੋਗ, ਉਪਾਧੀਆਂ ਉੱਪਰੋਂ ਲੜਾਈਆਂ ਝਗੜੇ, ਵਿਆਹ ਸਰੀਰ ਦੇ ਰੋਗ ਮਿਟ ਜਾਂਦੇ, ਸਾਰਾ ਪਰਿਵਾਰ ਇਸ ਤਰ੍ਹਾਂ ਕਰਤ ਕਰਤੱਵ ਨੂੰ ਦੇਖ ਰਹੇ। ਠਟਕ ਰਹੇ ਮਨ ਮਾਹੇ, ਆਪਣੇ ਮਨ ਵਿੱਚ ਠਿੰਬਰ ਜੇ ਰਹੇ ਆ, ਜਾਣੀ ਚਿੰਤਾ ਸਹਿਤ ਹੋ ਰਹੇ। ਨਿਕਟ ਜਾਏ ਤੂਸ਼ਣ ਰਹੇ, ਹਾਂ ਕੋਲ ਜਾ ਕੇ ਚੁੱਪ ਹੋ ਰਹੇ। ਬੋਲ ਸਕਤ ਕਛ ਨਾਹੀ, ਕੋਈ ਸਾਹਮਣੇ ਬਚਨ ਨਹੀਂ ਬੋਲ ਸਕਦਾ ਹੈ। ਤਬ ਜੈ ਰਾਮ ਦੁਕਾਨ ਕੀ, ਉਦੋਂ ਜੈ ਰਾਮ ਜੀ ਨੀ ਉਹ ਹਟ ਜੀ ਹੈ। ਸੌਜ ਸੰਭਾਰੀ ਆਨ, ਆ ਕੇ ਕਹਿੰਦੇ ਸੰਭਾਲ ਲਈ ਸਮੱਗਰੀ ਜੀ, ਸਭ ਹੈ ਸੁਲੱਖਣੀ ਢਿੱਗ ਦਈ। ਜੱਗ ਕੇ ਹਟਦੇ ਵਿੱਚੋਂ ਵੀ ਸੁਲੱਖਣੀ ਨੂੰ ਲਿਆ ਕੇ ਦੇ ਦਿੱਤੀ ਕੋਲ। ਅਸਬਿਦ ਬਚਨ ਬਖਾਨ, ਨਾਲ ਇਸ ਤਰ੍ਹਾਂ ਜੈ ਰਾਮ ਨੇ ਸੁਲੱਖਣੀ ਨੂੰ ਵੀ ਬਚਨ ਵੀ ਕਿਹਾ। 300 ਬਸ ਹਮਰੋ ਨਾ ਕਛ, ਤੇਰਾ ਜਿਹੜਾ ਮਾਲਕ ਗੁਰੂ ਨਾਨਕ ਉਹਨਾਂ ਨਾਲ ਸਾਡਾ ਕੋਈ ਨੀ ਬਸ ਚੱਲਦਾ। ਸੁਣ ਸਵਾਦ ਵੀ ਧਰ ਧੀਰ, ਪਤੀ ਵਰਤਾ ਪਤਨੀ ਧੀਰਜ ਧਾਰ ਲਾ ਤੂੰ। ਸਿਮਰਹ ਨਿਸ ਬਾਸੁਰ ਹਿਰਦੈ, ਹਿਰਦੈ ਵਿੱਚ ਤੂੰ ਦਿਨੇ ਰਾਤ ਚੇਤੇ ਕਰ। ਭਲੀ ਕਰ ਹੈ ਰਘਬੀਰ, ਪਰਮੇਸ਼ਰ ਭਲੀ ਕਰੇਗਾ, ਚੰਗੀ ਹੀ ਕਰੇਗਾ। ਸਵਈਆ ਲੋਕ ਬਿਲੋਕਤ ਆਨ ਕੇਊ, ਜਿਹੜੇ ਲੋਕ ਆ ਕੇ ਵੇਖਦੇ ਹੈ। ਸਹਿ ਸ਼ੋਕ ਜਰਾਮ ਸੁਜਾਏ ਜਨਾਵੈ, ਬੜੇ ਸ਼ੋਕ ਦੇ ਸਹਿਰ ਜੈ ਰਾਮ ਨੂੰ ਜਾ ਜਾ ਸੁਣਾਉਂਦੇ। ਫਿਰ ਜਾਨੀ ਨਾ ਜਾਏ ਭਈ ਗਤ ਕਿਆ, ਉਹ ਗੁਰੂ ਨਾਨਕ ਮੋਦੀ ਦੀ ਕੀ ਹਾਲਤ ਹੋ ਗਈ ਹੈ, ਜਾਣੀ ਨੀ ਜਾਂਦੀ। ਉਧਿਆਨ ਰਹੇ ਪੁਰ ਪਾਏ ਨ ਪਾਵੈ, ਬਾਹਰ ਜੰਗਲ ਮੜੀਆਂ ਵਿੱਚ ਬੈਠੇ ਆ, ਸ਼ੈਵੇਂ ਸੁਲਤਾਨਪੁਰ ਵਿੱਚ ਪੈਰ ਹੀ ਨੀ ਪਾਉਂਦੇ। ਹੋਸ਼ ਭਈ ਫਰਮੋਸ਼ ਹਿਰਦੈ, ਲੱਗਦਾ ਹਿਰਦੇ ਦੀ ਜਿਹੜੀ ਹੋਸ਼ ਸੀ ਉਹਨਾਂ ਦੀ ਭੁੱਲ ਭੁੱਲ ਆ ਗਈ। ਨਹਿ ਗੋਸ਼ ਸੁਣੈ ਮਨ ਜੋਸ਼ ਨ ਆਵੈ, ਕਿਸੇ ਦੀ ਗੱਲ ਕੰਨਾ ਵੀ ਸੁਣਦੇ ਮਨ ਵਿੱਚ ਉਹਨਾਂ ਦੇ ਜ਼ੋਰ ਸ਼ਾਹ ਆਉਂਦਾ ਹੀ ਨਹੀਂ, ਹਲਾਸ ਨਹੀਂ ਆਉਂਦਾ। ਬੋਲਤ ਬੋਲ ਨ ਕਾਹੂ ਬਿਲੋਕੈ ਹੈ, ਨਾ ਕਿਸੇ ਵੱਲ ਨਹੀਂ ਵੇਖਦੇ ਆ, ਨਾ ਕਿਸੇ ਨਾਲ ਬਚਨ ਬੋਲਦੇ ਆ, ਨਾ ਕਿਸ ਲੋਕ ਸੁਭੇਦ ਬਤਾਵੈ, ਨਾ ਕਿਸੇ ਲੋਕ ਨੂੰ ਪੁਰਸ਼ ਨੂੰ ਆਪਣਾ ਅੰਦਰਲਾ ਭੇਦ ਦੱਸਦੇ ਆ। ਮਾਨਵ ਭੇਵ ਨ ਜਾਣਵ ਜੋ ਮਨ, ਜਿਹੜੇ ਕਹਿੰਦੇ ਮਨੁੱਖ ਮਹਾਰਾਜ ਦਾ ਭੇਦ ਨੀ ਨਾ ਜਾਣਦੇ। ਆਨਵ ਸੋ ਨਿਜ ਕੀ ਸਠਤਾਈ, ਮਨ ਆਨਵ ਜਿਵੇਂ ਮਨ ਵਿੱਚ ਆਉਂਦਾ ਹੈ ਆਪਣੀ ਮੂਰਖਤਾਈ ਨੂੰ ਪ੍ਰਗਟ ਕਰਦੇ। ਕੋ ਉਕਤੰ ਕਛ ਕੋ ਬਕਤੰ ਕਛ, ਕੋਈ ਕਥਨ ਕਰਦਾ ਹੈ, ਕੋਈ ਕੋਈ ਬਕਵਾਸ ਕਰਦਾ ਹੈ। ਪਾਵਰ ਭਾ ਕਿਦੋਂ ਭੂਤ ਲਗਾਈ, ਕੋਈ ਤਾਂ ਉਹ ਕਥਨ ਕਰਦਾ ਕਮੜਾ ਹੋ ਗਿਆ ਗੁਰੂ ਨਾਨਕ, ਕੋਈ ਕਹਿੰਦਾ ਉਹਨਾਂ ਨੂੰ ਭੂਤ ਚਿੰਬੜ ਗਿਆ। ਨਾਨਕੀ ਏਕ ਰਹੀ ਉਰ ਮੈਂ ਥਿਰ, ਇੱਕ ਜਿਹੜੀ ਨਾਨਕੀ ਭੈਣ ਹੈ ਉਹ ਹਿਰਦੇ ਵਿੱਚ ਐਨ ਕੈਮਰੀ ਟਿਕ ਰਹੀ ਹੈ। ਮੇਰ ਸਮਾਨ ਨਾ ਸੋ ਡੁਲਾਈ, ਜਿਵੇਂ ਸਮੇਰ ਪਰਬਤ ਹੁੰਦਾ ਉਹਦੇ ਸਮਾਨ ਕੋਈ ਨੀ ਉਹ ਡੋਲੀ ਹੈ। ਨਾਨਕ ਕੀ ਕ੍ਰਿਤ ਬੇਗਹ ਬਾਤ ਸੀ, ਗੁਰੂ ਨਾਨਕ ਸਾਹਿਬ ਦਾ ਕਰਤੱਵ ਹੈ ਤਾਂ ਤਿੱਖੀ ਹਵਾ ਵਾਂਗ ਹੈ। ਪਾਤ ਉਡੈ ਨਰ ਸੋ ਨ ਉਡਾਈ, ਜਿਹੜੇ ਲੋਕ ਪਤਰਿਆ ਵਰਗੇ ਉਹਨਾਂ ਦੇ ਭਰੋਸੇ ਤਾਂ ਉੱਡ ਗਏ ਹੈ, ਪਰ ਜਿਹੜੀ ਬੀਬੀ ਨਾਨਕੀ ਹੈ ਜੇ ਸਵੇਰ ਪਰਬਤ ਨਹੀਂ ਹਿਲਦਾ, ਇਸ ਤਰ੍ਹਾਂ ਇਹਦਾ ਨਿਚਾ ਨੀ ਉਡਿਆ ਡੋਲਿਆ ਹੈ। ਦੋਹਰਾ ਭਰਾਤ ਕਰਹਿ ਸੋਈ ਭਲੀ, ਸੋ ਕਹਿੰਦੀ ਜਿਹੜਾ ਮੇਰਾ ਭਰਾ ਕਰੇ ਉਹ ਚੰਗੀ ਗੱਲ ਹੀ ਹੈ। ਬਨੈ ਨ ਕਹਿਨ ਹਮਾਰ, ਆਪਣੇ ਪਤੀ ਨੂੰ ਬਾਕੀ ਲੋਕਾਂ ਨੂੰ ਸਮਝਾਉਂਦੀ ਹੈ ਵੀ ਸਾਡਾ ਕਹਿਣਾ ਉਹਨਾਂ ਦੇ ਸੰਬੰਧ ਵਿੱਚ ਕੁਝ ਨਹੀਂ ਬਣਦਾ ਹੈ। ਅਲਪੱਗ ਸਰਬੱਗ ਕੀ, ਕਿਉਂਕਿ ਅਸੀਂ ਕਹਿੰਦੇ ਅਲਪੱਗ ਜੀਵ ਹੈ, ਉਹ ਸਰਬੱਗ ਹੈ, ਸਭ ਕੁਝ ਜਾਣਨ ਵਾਲੇ ਉਹਨਾਂ ਦੀ। ਮੇਟਾ ਹੈ ਕ੍ਰਿਤ ਗਵਾਰ, ਉਹਨਾਂ ਨੇ ਕਿਰਤ ਨੂੰ ਕੀਤੀ ਨੂੰ ਅਸੀਂ ਮੇਟੀਏ, ਉਹ ਤਾਂ ਮੂਰਖ ਕਿਹਾ ਜਾਂਦਾ ਹੈ। ਉਹ ਸਭ ਕੁਝ ਜਾਣਨ ਵਾਲੇ, ਅਸੀਂ ਕੁਝ ਨਹੀਂ ਜਾਣਦੇ। ਜੋ ਜੋ ਕਰ ਰਹੇ ਉਹਨੂੰ ਮਿਟਾਂਗੇ, ਉਹਦੇ ਸ਼ੰਕਾ ਕਰਾਂਗੇ, ਅਸੀਂ ਮੂਰਖ ਜਾਣੇ ਜਾਵਾਂਗੇ। ਇਸ ਤਰ੍ਹਾਂ ਸੋਚ ਕੇ ਬੀਬੀ ਆਪਣੇ ਮੁੱਖ ਕੁਝ ਨਹੀਂ ਕਹਿ ਰਹੀ ਹੈ, ਸ਼ਰਧਾ ਰੱਖ ਰਹੀ ਹੈ। ਬਾਕੀ ਕੋਈ ਕਿਵੇਂ ਬਕਵਾਸ ਕਰਦਾ, ਕੋਈ ਕਿਵੇਂ ਕੁਝ ਕਹਿੰਦਾ ਹੈ, ਜਿਵੇਂ ਕਿਸੇ ਦੇ ਮਨ ਦੇ ਵਿੱਚ ਆਉਂਦਾ ਹੈ। ਸੋ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੋਦੀਖਾਨਾ ਲੁਟਾ ਕੇ ਹਿਸਾਬ ਕਿਤਾਬ ਪੂਰਾ ਕਰਕੇ 760 ਰੁਪਈਏ ਆਪਣੇ ਵਾਧੇ ਦੇ ਨਵਾਬ ਨੇ ਕੱਢ ਕੇ ਬੜੀਆਂ ਵਿੱਚ ਆ ਬੈਠੇ। ਇਸ ਤੋਂ ਅੱਗੇ ਜਿਵੇਂ ਆਪ ਜੀ ਨੇ ਹੋਰ ਲੀਲਾ ਕੀਤੀ, ਇੱਥੇ ਬੈਠਿਆ ਹੋਇਆ ਜਿਹੜੇ ਬ੍ਰਾਹਮਣ ਲੋਕ ਹੈ ਉਹਨਾਂ ਨੇ ਆ ਕੇ ਮਹਾਰਾਜ ਨੂੰ ਕਿਹਾ ਵੀ ਕਿਉਂ ਬੈਠੇ ਆ ਤੁਸੀਂ ਇਹੋ ਜਿਹੀ ਭੈੜੀ ਜਗ੍ਹਾ? ਅਤੇ ਮਹਾਰਾਜ ਨੇ ਫਿਰ ਸੁਣਾਇਆ, ਕਹਿੰਦੇ ਵੀ ਇਹ ਭੈੜੀ ਜਗ੍ਹਾ, ਇਹ ਤਾਂ ਸਭ ਤੋਂ ਵਧੀਆ ਜਗ੍ਹਾ, ਅਸਲੀ ਜਗ੍ਹਾ ਤਾਂ ਇਹੀ ਹੈ ਜੇ ਅਸੀਂ ਇੱਥੇ ਮਰਨ ਤੋਂ ਪਹਿਲਾਂ ਆ ਗਏ, ਤੂੰ ਉਹਨੂੰ ਚਾਰ ਜਣੇ ਚੱਕ ਕੇ ਮਰੇ ਨੂੰ ਲਿਆਉਣਗੇ, ਇੱਥੇ ਮਾੜੀ ਜਗ੍ਹਾ ਭਲਾ ਕਿਵੇਂ? ਅਤੇ ਤੂੰ ਨਹੀਂ ਆਉਣਾ ਬਾਹਮਣਾ ਇੱਥੇ ਬ੍ਰਾਹਮਣਾ, ਹੋਰ ਬਾਕੀ ਨਵਾਬ ਨੇ ਨਹੀਂ ਆਉਣਾ, ਸਾਰੇ ਜਣੇ। ਇਸ ਅਸਲੀ ਜਗ੍ਹਾ ਆਰਾਮ ਜਗ੍ਹਾ ਹੈ, ਬਾਕੀ ਤਾਂ ਘਰ ਵਿੱਚ ਭੜਦਾ ਹੀ ਹੈ, ਬੇਚੈਨ ਹੈ, ਇੱਥੇ ਆਰਾਮ ਨਾਲ ਲੇਟ ਲੰਮੀਆਂ ਤਾਰ ਕੇ ਸੌਂਦਾ ਹੈ, ਤੂੰ ਇਹਨੂੰ ਕਿਵੇਂ ਮਾੜੀ ਜਗ੍ਹਾ ਕਹਿੰਦਾ ਹੈ? ਕੋਈ ਉਸ ਸਮੇਂ ਬ੍ਰਾਹਮਣ ਨੂੰ ਉੱਤਰ ਨਹੀਂ ਆਉਂਦਾ ਹੈ। ਇਸ ਆਪ ਜੀ ਦੇ ਜਿਹੜੇ ਗਿਆਨਮਈ ਬਚਨ ਹੈ ਉਹ ਜਿਵੇਂ ਇਹਦੇ ਪ੍ਰਸਾਏ ਹੋਏ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਨਾਲ ਹੀ ਜਿਵੇਂ ਲਕਮੀ ਚੰਦ ਦਾ ਜਨਮ ਹੋਇਆ ਉਹ ਕਥਾ ਆਏਗੀ, ਅਤੇ ਇਸੇ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ, ਅਵਤਾਰ ਦਿਹਾੜਾ ਆ ਰਿਹਾ, ਉਹਦੇ ਸੰਬੰਧ ਵਿੱਚ ਵੀ ਸਾਰੇ ਨਗਰ ਵਿੱਚ ਨਗਰ ਕੀਰਤਨ ਹੋਣਾ, ਉਹ ਵੀ ਤਿਆਰੀਆਂ ਹੋ ਰਹੀਆਂ, ਸਫਾਈਆਂ ਹੋ ਰਹੀਆਂ, ਉਹ ਅਖੰਡ ਪਾਠਾਂ ਦੀਆਂ ਤਿਆਰੀਆਂ ਹੋ ਰਹੀਆਂ, ਉਹ ਲੰਗਰ ਪਾਣੀ ਦੀਆਂ ਤਿਆਰੀਆਂ ਹੋ ਰਹੀਆਂ, ਉਹ ਵੀ ਆਪਾਂ ਰਲ ਮਿਲ ਕੇ ਮਨਾਉਣਾ ਹੈ, ਇੱਥੇ ਵੀ ਉੱਥੇ ਵੀ। ਅੱਜ ਦੀ ਦੀਵਾਨ ਦੀ ਸਮਾਪਤੀ ਇੱਥੇ ਹੋ ਰਹੀ ਹੈ। ਭਰਾਤ ਕਰਹਿ ਸੋਈ ਭਲੀ, ਬਨੈ ਨ ਕਹਿਨ ਹਮਾਰ, ਹੈ ਅਲ ਪੱਗ ਸਰ ਬੱਗ ਕੀ, ਮੇਟਹਿ ਕ੍ਰਿਤ ਗਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜੰਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਅਹਿਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀਏ ਪਰੂ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ,